ਵਾਹਿਗੁਰੂ ਸਾਹਿਬ ਜੀਓ ਦੋਹਰਾ ਸਿੰਘਾਸਨ ਸੰਤੋਖ ਪਰ ਸਤਿਅ ਸ਼ਤਰ ਅਭਿਰਾਮ ਸਤਿਅ ਨਾਮ ਝੰਡਾ ਝੁਲਤ ਰਾਜਤ ਸਤਿਗੁਰ ਰਾਮ ਸਿੰਘਾਸਨ ਸੰਤੋਖ ਪਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਆਪਾਂ ਚੌਥੇ ਪਾਤਸ਼ਾਹ ਧੰਨ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ, ਜਿਨ੍ਹਾਂ ਦੇ ਸੰਬੰਧ ਵਿੱਚ ਸੱਤਾ ਬਲਵੰਡ ਨੇ ਆਪਣੇ ਪਾਵਨ ਪਿੱਤਰ ਬਾਣੀ ਦੁਆਰਾ ਮਹਿਮਾ ਦੇ ਲਫ਼ਜ਼ ਕਹੇ ਨੇ, ਧੰਨ ਧੰਨ ਸਤਿਗੁਰੂ ਰਾਮਦਾਸ ਜਿਨ ਸਿਰੇ ਆਤ ਨਾ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰਾ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਹੇ ਸਤਿਗੁਰੂ ਰਾਮਦਾਸ ਸਾਹਿਬ ਜੀ, ਆਪ ਧੰਨ ਹੋ ਧੰਨ ਹੋ, ਜਿਸ ਵਾਹਿਗੁਰੂ ਪਰਮੇਸ਼ਰ ਨੇ ਆ ਸਾਰੇ ਸੰਸਾਰ ਨੂੰ ਸਿਰਿਆ ਕੀ ਸਿਰਜਿਆ ਹੈ, ਰਚਿਆ ਬਣਾਇਆ ਹੈ, ਉਸੇ ਵਾਹਿਗੁਰੂ ਨੇ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਦੇ ਗੁਰਤਾਗਤੀ ਦੇ ਤਖ਼ਤ ਉੱਪਰ ਬਿਠਾ ਕੇ ਗੁਰੂ ਅਮਰਦਾਸ ਰਾਹੀਂ ਵਾਹਨ ਸਵਾਰਿਆ ਹੈ। ਆਪ ਜੀ ਦੇ ਵਿਚਕਾਰ ਜੋ ਗੁਰੂ ਨਾਨਕ ਸਾਹਿਬ ਵਾਲੀ ਕਰਾਮਾਤ ਸੀ, ਉਹ ਪੂਰੀ ਪੂਰੀ ਪ੍ਰਾਪਤ ਹੋਈ ਹੈ। ਮੈਨੂੰ ਤਾਂ ਇਉਂ ਹੀ ਪ੍ਰਤੀਤ ਹੋ ਰਿਹਾ ਵੀ ਆਪ ਸਿਰਜਣਹਾਰ ਹੈ ਧਾਰਿਆ, ਜਿਹੜਾ ਸਿਰਜਣਹਾਰ ਰਚਨਹਾਰ ਉਸੇ ਨੇ ਗੁਰੂ ਰਾਮਦਾਸ ਸਾਹਿਬ ਜੀ ਦਾ ਸਰੂਪ ਧਾਰਿਆ ਹੋਵੇ, ਜਿਹਨੀਆਂ ਗੁਰੂ ਨਾਨਕ ਸਾਹਿਬ ਦੀਆਂ ਗੁਰੂ ਨਾਨਕ ਸਾਹਿਬ ਦੀ ਜਹਾਂ ਚੱਕਾ ਆਵੇ ਨਾ ਖੰਡਾ ਸਦੀ ਵਾਂ ਕਾਲਾ ਫਰਗ ਸਿੱਖੀ ਹੈ, ਅਤੇ ਗੁਰੂ ਨਾਨਕ ਸਾਹਿਬ ਦੀਆਂ ਸਿੱਖ ਸੰਗਤਾਂ ਹਨ, ਉਹਨਾਂ ਨੇ ਆਪ ਜੀ ਨੂੰ ਪਾਰ ਬ੍ਰਹਮ ਰੂਪ ਜਾਣ ਕਰਕੇ ਨਮਸਕਾਰ ਕੀਤੀ ਹੈ। ਅਟਲ ਅਥਾਉ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ, ਉਹ ਅਟਲ ਰੂਪ ਹੈ, ਵਿਚਾਰ ਪ੍ਰਮਾਣ ਰੂਪੀ ਬੱਟਿਆਂ ਨਾਲ ਤੂੰ ਤੋਲਿਆ ਨਹੀਂ ਜਾ ਸਕਦਾ ਹੈ, ਹਾਸ ਤੋਂ ਥਾ ਤੋਂ ਰਹਿਤ ਹੈ, ਗਮਤਾ ਤੋਂ ਰਹਿਤ ਹੈ, ਤੇਰਾ ਕੋਈ ਪਾਰਾਵਾਰ ਦਾ ਹੰਤ ਬੰਨਾ ਅੰਤ ਹੈ ਹੀ ਨਹੀਂ ਹੈ। ਵੈਸੇ ਗੁਰੂ ਰਾਮਦਾਸ ਸਾਹਿਬ ਜੀ ਦਾ ਪਾਵਨ ਪਿੱਤਰ ਇਤਿਹਾਸ ਕੱਲ ਮੰਗਲਾ ਤੋਂ ਬਾਅਦ ਆਪਾਂ ਪ੍ਰਾਰੰਭ ਕੀਤਾ ਹੈ, ਜਿਸ ਤਰ੍ਹਾਂ ਆਪ ਗੁਰਦਾ ਗੱਦੀ ਦੇ ਤਖ਼ਤ ਉੱਪਰ ਬੈਠ ਕੇ ਜ਼ਿਆਦਾਤਰ ਇਕਾਂਤ ਵਿੱਚ ਹੀ ਰਹਿੰਦੇ, ਦੀਵਾਨ ਵਿੱਚ ਘੱਟ ਆਉਂਦੇ, ਅਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰਸਿੱਖਾਂ ਨੇ ਬੇਨਤੀ ਕੀਤੀ ਵੀ ਤੁਸੀਂ ਜਾਓ ਬੇਨਤੀ ਕਰੋ ਵੀ ਗੁਰੂ ਅਮਰਦਾਸ ਸਾਹਿਬ ਜੀ ਵਾਂਗ ਸਿੰਘਾਸਨ 'ਤੇ ਆਪ ਜੀ ਸਜੋ ਜੀ। ਬਾਬਾ ਬੁੱਢਾ ਸਿੰਘ ਨੇ ਕਿਹਾ ਵੀ ਗੁਰੂ ਅਮਰਦਾਸ ਸਾਹਿਬ ਜੀ ਦਾ ਜਿਹੜਾ ਛੋਟਾ ਸਾਹਿਬਜ਼ਾਦਾ ਹੈ ਉਹ ਬਹੁਤ ਸਿਆਣਾ ਹੈ, ਮੋਹਰ ਤਾਂ ਮਸਤਾਨਾ ਦਵਾਨਾ ਹੀ ਹੈ, ਇਹ ਸਭ ਤੋਂ ਅੱਗੇ ਹੋ ਕੇ ਕਹੇ ਅਤੇ ਮੈਂ ਅਤੇ ਬਾਕੀ ਗੁਰਸਿੱਖ ਸਿਆਣੇ ਇਹਨਾਂ ਦੇ ਨਾਲ ਹੋ ਜਾਣ, ਗੁਰੂ ਰਾਮਦਾਸ ਜੀ ਜ਼ਰੂਰ ਬੇਨਤੀ ਪ੍ਰਵਾਨ ਕਰਨਗੇ। ਇਸ ਤਰ੍ਹਾਂ ਮੋਹਰੀ ਜੀ ਅੱਗੇ ਹੋਏ, ਬਾਬਾ ਬੁੱਢਾ ਸਾਹਿਬ ਜੀ ਨਾਲ ਹੋ ਗਏ, ਹੋਰ ਪੂਰਨ ਗੁਰਸਿੱਖ ਨਾਲ ਸ਼ਾਮਿਲ ਹੋ ਗਏ। ਜਦੋਂ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਜਾ ਨਮਸਕਾਰ ਕੀਤੀ, ਬੇਨਤੀ ਕੀਤੀ ਹੈ, ਆਪ ਜੀ ਉੱਠ ਕੇ ਵੀ ਗੁਰੂ ਨਾਨਕ ਦੇ ਸਾਜੇ ਨਵਾਜੇ ਗੁਰਸਿੱਖ ਹੈ ਬਾਬਾ ਬੁੱਢਾ ਸਾਹਿਬ ਜੀ, ਅਤੇ ਉਹਨੂੰ ਸਨਮੁਖ ਸਮਖਤ ਰੱਖਦੇ ਹਾਂ, ਭਾਵੇਂ ਆਪ ਮਹਾਨ ਹਨ ਫਿਰ ਵੀ ਸਾਨੂੰ ਸਿਖਾਉਣ ਵਾਸਤੇ ਵੀ ਵੱਡਿਆਂ ਦਾ ਸਨਮਾਨ ਹੀ ਕਰਨਾ ਚਾਹੀਏ। ਬਾਬਾ ਬੁੱਢਾ ਸਾਹਿਬ ਅਤੇ ਹੋਰ ਗੁਰਸਿੱਖ ਭੂਨਾ ਦਾ ਉੱਠ ਕੇ ਸਨਮਾਨ ਕੀਤਾ ਹੈ, ਜੀਆਂ ਆਖਿਆ ਹੈ। ਇਹਨਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਦੀਵਾਨ ਵਿੱਚ ਸਿੰਘਾਸਨ 'ਤੇ ਬੈਠਿਆ ਕਰੋ, ਕਿਉਂਕਿ ਗੁਰੂ ਅਮਰਦਾਸ ਸਾਹਿਬ ਜੀ ਨੇ ਆਪ ਜੀ ਨੂੰ ਸਿੱਖੀ ਦੇ ਪ੍ਰਚਾਰ ਲਈ ਇਹ ਮਹਾਨ ਗੁਰਤਾ ਗੱਦੀ ਦੇ ਸਿੰਘਾਸਨ ਉੱਪਰ ਸਵਾਏ ਮਾਨ ਕੀਤਾ ਹੈ। ਬੇਨਤੀ ਨੂੰ ਪ੍ਰਵਾਨ ਕਰਦਿਆਂ ਗੁਰੂ ਰਾਮਦਾਸ ਸਾਹਿਬ ਜੀ ਸਿੰਘਾਸਨ 'ਤੇ ਆ ਬੈਠੇ। ਕਵੀ ਜੀ ਨੇ ਕੁਝ ਅਲੰਕਾਰ ਵਿੱਚ ਲਫ਼ਜ਼ ਕਹੇ ਵੀ ਜਿਵੇਂ ਅਯੁੱਧਿਆ ਵਿੱਚ ਰਾਮ ਚੰਦਰ ਜੀ ਰਾਜਾ ਰੂਪ ਹੋ ਕੇ ਬਿਰਾਜਦੇ ਸਨ, ਇੱਧਰ ਗੁਰੂ ਰਾਮਦਾਸ ਸਾਹਿਬ ਜੀ ਜੋ ਗੁਰੂ ਨਾਨਕ ਸਾਹਿਬ ਜੀ ਦਾ ਸਿੰਘਾਸਣ ਹੈ, ਇਹ ਵੀ ਪਾਤਸ਼ਾਹੀ ਸਿੰਘਾਸਣ ਹੈ। ਰਾਜ ਸਿੰਘਾਸਣ ਜਾਂ ਰਾਜ ਯੋਗ ਤੈ ਮਾਣਿਓ, ਇਹ ਦੋਵੇਂ ਹੀ ਹੈ। ਪਰਮੇਸ਼ੁਰ ਵਿੱਚ ਇਸ ਬਿਰਤੀਆਂ ਦਾ ਜੁੜੇ ਰਹਿਣਾ, ਇਸੇ ਤਰ੍ਹਾਂ ਰਾਜਾ ਮਹਾਰਾਜਾ ਵਾਂਗੂ ਸਭ 'ਤੇ ਹੁਕਮ ਵੀ ਚਲਾਉਣਾ, ਸਭ ਨੂੰ ਆਪਣੀ ਪ੍ਰੇਰਣਾ ਅੱਗੇ ਵਿੱਚ ਚਲਾਉਣਾ, ਇਸ ਤਰ੍ਹਾਂ ਜਿਵੇਂ ਰਾਮ ਚੰਦਰ ਜੀ ਰਾਜਾ ਰੂਪ ਹੋ ਕੇ ਅਯੁੱਧਿਆ ਵਿੱਚ ਬਿਰਾਜਦੇ ਸਨ, ਇੱਧਰ ਗੋਇੰਦਵਾਲ ਸਾਹਿਬ ਵਿਖੇ ਸਤਿਗੁਰੂ ਰਾਮਦਾਸ ਸਾਹਿਬ ਜੀ ਅੰਤਰੀਵ ਜਿਹੜੀ ਫੌਜ ਹੈ ਉਹ ਦੇਵੀ ਗੁਣ ਹਨ, ਉਹਨਾਂ ਦੇ ਸਹਿਤ ਹੋ ਕੇ ਹੋਰ ਜਿਹੜੇ ਕੋਈ ਫੌਜ ਦੇ ਕਮਾਂਡਰ ਕਮੁੰਡਰ ਅਫਸਰ ਹੁੰਦੇ ਉਹਨਾਂ ਸਮੇਤ ਅੰਤਰੀਵ ਰੂਪ ਦੇ ਵਿੱਚ ਰਾਜਾ ਰੂਪ ਹੋ ਕੇ ਬਿਰਾਜਦੇ। ਠੀਕ ਹੈ, ਗੁਰੂ ਰਾਮਦਾਸ ਸਾਹਿਬ ਜੀ ਕੋਲ ਕੋਈ ਹਾਥੀ ਨਹੀਂ, ਘੋੜੇ ਨਹੀਂ, ਸੁਖਪਾਲਕੀਆਂ ਨਹੀਂ ਹੈ, ਨਾ ਰਥਾਂ ਵਾਲੀ ਫੌਜ ਹੈ, ਨਾ ਪੈਦਲ ਹੀ ਹੈ, ਨਾ ਘੋੜਿਆਂ ਵਾਲੀ ਹੈ, ਨਾ ਕੋਈ ਸੁੱਖ ਪਾਲਕੀਆਂ ਹਨ, ਪਰ ਫਿਰ ਵੀ ਗੁਰੂ ਰਾਮਦਾਸ ਸਾਹਿਬ ਜੀ ਰਾਜਾ ਰੂਪ ਹੋ ਕੇ ਸੋਭਦੇ ਹੈ। ਉਹ ਕਿਵੇਂ ਸੋਭਦੇ? ਅੰਤਰੀਵ ਜਿਹੜੇ ਗੁਣ ਹਨ ਉਹਨਾਂ ਨੂੰ ਲੈ ਕੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਉਹ ਰਾਜਾ ਪਾਤਸ਼ਾਹ ਰੂਪ ਦੇ ਵਿੱਚ ਬੜਾ ਕਥਨ ਕਰ ਰਹੇ ਆ ਕਵੀ ਜੀ। ਸਿੰਘਾਸਨ ਸੰਤੋਖ ਪਰ, ਜਿਵੇਂ ਜਿਹੜਾ ਰਾਜਾ ਮਹਾਰਾਜਾ ਉਹ ਸਿੰਘਾਸਨ 'ਤੇ ਬੈਠਦਾ ਹੈ, ਇੱਧਰ ਜਿਹੜਾ ਸੰਤੋਖ ਦਾ ਸਿੰਘਾਸਨ ਹੈ, ਜਥਾ ਲਾਭ ਤਥਾ ਸੰਤੁਸ਼ਟਾ, ਇਹੋ ਜਿਹਾ ਕਿਸਮਤ ਅਨੁਸਾਰ ਲੱਭ ਜਾਣਾ, ਪ੍ਰਾਪਤ ਹੋ ਜਾਣਾ, ਉਹ ਪ੍ਰਾਪਤ ਕਰਕੇ ਉਹ ਸ਼ਖਸ ਛਕਾ ਕੇ ਉਹਦੇ ਵਿੱਚ ਸੰਤੁਸ਼ਟ ਰਹਿਣਾ, ਪ੍ਰਸੰਨ ਰਹਿਣਾ, ਦੂਜਿਆਂ ਨੂੰ ਦੇਖ ਕੇ ਮਨ ਵਿੱਚ ਐਸਾ ਨਾ ਕਰਨਾ ਵੀ ਉਹ ਤਰ੍ਹਾਂ ਤਰ੍ਹਾਂ ਦਾ ਛਕਦੇ ਛਕਾਉਂਦੇ ਹੈ ਅਤੇ ਸਾਡੇ ਕੋਲ ਰੁੱਖਾ ਮਿਸਾਈ ਹੈ। ਜਿਹੋ ਜਿਹਾ ਲੱਭ ਜਾਣਾ ਰੁੱਖਾ ਮਿੱਸਾ, ਉਹੋ ਜਿਹਾ ਸ਼ਖਸ ਛਕਾ ਕੇ ਅਤੇ ਪ੍ਰਸੰਨ ਰਹਿਣਾ, ਖੁਸ਼ ਰਹਿਣਾ, ਵਾਹਿਗੁਰੂ ਦੇ ਗੁਣ ਗਾਉਣੇ, ਇਹ ਜਿਹੜਾ ਇਹੋ ਜਿਹਾ ਸੰਤੋਖ ਹੈ ਨਾ। ਇੱਕ ਤਾਂ ਨਾ ਗਿੱਦੜ ਦਾਖ ਨੂੰ ਉਪਜੇ ਆਖੇ ਥੂ ਕੌੜੀ, ਇਹ ਗਿੱਦੜ ਦੀ ਦਾਖਾਂ ਤੱਕ ਤਾਂ ਹੱਥ ਨਹੀਂ ਪਹੁੰਚਦਾ ਹੈ, ਤਿਉਂ ਥੂ ਥੂ ਇਹ ਤਾਂ ਕੌੜੀਆਂ ਮੈਂ ਨਹੀਂ ਖਾਂਦਾ, ਮੈਂ ਤਾਂ ਸੰਤੋਖੀ ਹਾਂ ਜੀ। ਇਉਂ ਪਦਾਰਥ ਲੱਭਣਾ ਨਾ ਅਤੇ ਅੰਦਰ ਤੀਬਰ ਇੱਛਾ ਹੋਣੀ, ਮੁੱਕੋਂ ਕਹਿਣਾ ਵੀ ਅਸੀਂ ਤਾਂ ਸੰਤੋਖੀ ਹਾਂ ਜੀ, ਅਸੀਂ ਛਕਦੇ ਛਕਾਉਂਦੇ ਨਾ, ਉਹਨਾਂ ਸੰਤੋਖੀ ਨਹੀਂ ਕਿਹਾ ਜਾਂਦਾ ਹੈ। ਅੰਦਰੋਂ ਸੰਤੁਸ਼ਟ ਹੋਵੇ, ਆਪਣੀ ਕਿਸਮਤ 'ਤੇ ਨਿਰਭਰ ਹੋਵੇ, ਜਿਹੋ ਜਿਹਾ ਮਿਲੇ ਰੁੱਖਾਂ ਮਿੱਸਾ ਖਾ ਕੇ ਪ੍ਰਸੰਨ ਰਹੇ, ਵਾਹਿਗੁਰੂ ਦੇ ਗੁਣ ਗਾਵੇ, ਉਹ ਹੁੰਦਾ ਸੰਤੋਖੀ ਅਸਲੀ। ਐਸਾ ਜਿਹੜਾ ਜਿਹੋ ਜਿਹਾ ਪ੍ਰਾਪਤ ਹੋ ਜਾਣਾ, ਉਹੋ ਜਿਹਾ ਸ਼ਖਸ ਕੇ ਪ੍ਰਸੰਨ ਰਹਿਣਾ, ਇਹ ਸੰਤੋਖ ਦਾ ਸਿੰਘਾਸਨ ਹੈ। ਇਸ ਉੱਪਰ ਸਤਿਗੁਰੂ ਸੰਤੋਖ ਦੇ ਸਿੰਘਾਪਨ ਉੱਪਰ ਰਾਜੇ ਵਾਂਗ ਬਿਰਾਜਦੇ ਹਨ। ਛਤਰ ਅਭਿਰਾਮ, ਜਿਵੇਂ ਰਾਜੇ ਦੇ ਸੀਸ ਤੇ ਛਤਰ ਝੁੱਲਦਾ ਹੁੰਦਾ ਹੈ, ਇੱਧਰ ਗੁਰੂ ਰਾਮਦਾਸ ਸਾਹਿਬ ਜੀ ਦੇ ਸੀਸ ਤੇ ਜਿਹੜਾ ਸਤ ਦਾ ਛਤਰ ਝੁੱਲ ਰਿਹਾ ਹੈ, ਕਿਉਂਕਿ ਆਪ ਸਤ ਦਾ ਪ੍ਰਚਾਰ ਕਰ ਰਹੇ ਹਨ। ਸਤਿਆ ਨਾਮ ਝੰਡਾ ਝੁਲਤ, ਰਾਜਿਆਂ ਦੇ ਝੰਡੇ ਝੂਲਦੇ ਹੁੰਦੇ, ਜਿੱਧਰ ਨੂੰ ਜਾਂਦਾ ਉਹਨਾਂ ਦਾ ਨਿਸ਼ਾਨ ਅੱਗੇ ਜਾਂਦਾ ਹੁੰਦਾ ਹੈ। ਉਹ ਦੂਰਾਂ ਹੀ ਪਤਾ ਲੱਗਦਾ ਵੀ ਕੋਈ ਆ ਰਿਹਾ ਰਾਜਾ ਮਹਾਰਾਜਾ। ਇਧਰ ਉਧਰ ਚੌਬਦਾਰ ਹੁੰਦੇ ਹਨ, ਹੋਰ ਅਹਿਲਕਾਰ ਵਜ਼ੀਰ ਵਜ਼ੂਰ ਨਾਲ ਹੁੰਦੇ। ਇੱਧਰ ਕਹਿੰਦੇ ਜਿਹੜਾ ਸਤਨਾਮ ਵਾਹਿਗੁਰੂ ਦਾ ਜਾਪ ਹੋ ਰਿਹਾ ਹਰ ਪਾਸੇ, ਇਹ ਝੰਡਾ ਝੂਲ ਲਿਆ, ਨਿਸ਼ਾਨ ਸਾਹਿਬ ਝੂਲ ਰਿਹਾ ਹੈ। ਰਾਜਤ ਸਤਿਗੁਰ ਰਾਮ, ਇਸ ਤਰ੍ਹਾਂ ਸਤਿਗੁਰੂ ਰਾਮਦਾਸ ਹੈ ਮਹਾਰਾਜ ਜੀ ਰਾਜਾ ਰੂਪ ਹੋ ਕੇ ਰਾਜ ਰਹੇ ਬਿਰਾਜ ਰਹੇ ਸੋ ਰਹੇ ਹਨ। ਲਕਸ਼ਮੀ ਭਗਤ ਵਿਸਾਲ ਤੇ, ਆ ਜਿਵੇਂ ਭਗਵਾਨ ਵਿਸ਼ਨੂੰ ਕੋਲ ਕਹਿੰਦੇ ਲਕਸ਼ਮੀ ਸੋ ਵਧੀ ਹੈ, ਇੱਧਰ ਜਿਹੜੀ ਮਹਾਨ ਭਗਤੀ ਹੈ ਇਹ ਗੁਰੂ ਰਾਮਦਾਸ ਪਾਤਸ਼ਾਹ ਕੋਲ ਕਹਿੰਦੇ ਲਕਸ਼ਮੀ ਮਾਇਆ ਹੈ। ਗਿਆਨ ਮੁਕਟ ਦੁੱਤ ਧਾਮ, ਜਿਵੇਂ ਇਸ ਤਰ੍ਹਾਂ ਵਿਸ਼ਨੂੰ ਦੇ ਸੀਸ ਤੇ ਮੁਕਟ ਸਜਦਾ ਹੈ, ਇੱਧਰ ਜਿਹੜਾ ਬ੍ਰਹਮ ਗਿਆਨ ਹੈ ਸੋਭਾ ਦਾ ਕਾਰੇ ਗੁਰੂ ਰਾਮਦਾਸ ਸਾਹਿਬ ਜੀ ਦੇ ਮਨ ਰੂਪੀ ਸੀਸ ਤੇ ਬਿਰਾਜਦਾ, ਮਨ ਅੰਦਰ ਬ੍ਰਹਮ ਗਿਆਨ ਹੈ। ਪੂਰਨ ਸਿੱਖ ਸਭ ਮਤ ਸਚਿਵ, ਸਭ ਨੀ ਸਭ ਮਤ ਸਚਿਵ, ਜਿਹੜੇ ਚੰਗੀ ਮਤ ਵਾਲੇ ਪੂਰਨ ਗੁਰਸਿੱਖ ਹੈ ਇਹ ਗੁਰੂ ਰਾਮਦਾਸ ਰੂਪ ਪਾਤਸ਼ਾਹ ਕੋਲ ਵਜ਼ੀਰ ਹਨ। ਰਾਜਤ ਸਤਿਗੁਰ ਰਾਮ, ਇਸ ਤਰ੍ਹਾਂ ਸਤਿਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਉਹ ਰਾਮ ਚੰਦਰ ਵਾਂਗ ਰਾਜਾ ਰੂਪ ਹੋ ਕੇ ਸੋਭਦੇ ਹੈ, ਬਿਰਾਜਦੇ ਹਨ, ਸਜਦੇ ਹਨ। ਮੈਤਰੀ ਤ੍ਰਿਤ ਕਰੁਣਾ ਖਿਮਾ, ਹਰ ਰਾਜੇ ਕੋਲੇ ਫੌਜ ਹੁੰਦੀ ਹੈ, ਇੱਧਰ ਗੁਰੂ ਰਾਮਦਾਸ ਪਾਤਸ਼ਾਹ ਕੋਲ ਕਿਹੜੀ ਫੌਜੀ? ਕਹਿੰਦੇ ਜਿਹੜਾ ਸਾਹਿਬ ਦੇ ਨਾਲ ਮੈਤਰੀ ਭਾਵ ਰੱਖਣਾ ਹੈ, ਸਭ ਦੇ ਨਾਲ ਮਿੱਤਰਤਾ ਰੱਖਣੀ ਹੈ, ਤੇ ਇਸੇ ਤਰ੍ਹਾਂ ਧੀਰਜ ਧਾਰੀ ਹੋਣਾ ਹੈ, ਤੇ ਕਰਨਾ ਦੂਸਰਿਆਂ ਤੇ ਤਰਸ ਕਰਨਾ, ਰਹਿਮ ਕਰਨਾ, ਆਪ ਤੋਂ ਛੋਟੇ ਨੇ ਕੋਈ ਅਪਸ਼ਬਦ ਕਹਿ ਜਾਣੇ ਉਹਨੂੰ ਖਿਮਾ ਸਹਾਰ ਲੈਣਾ, ਇਸ ਤਰ੍ਹਾਂ ਜਿਹੜਾ ਇਹ ਮੈਤਰੀ ਭਾਵ ਹੈ ਧੀਰ ਤਰਨਾ ਤਰਸ ਰਹਿਮ ਕਰਨਾ ਤੇ ਖਿਮਾ ਸਹਾਰਨ ਸ਼ਕਤੀ ਹੈ। ਮੁਦਤਾ ਅੱਠ ਹਜਾਮ, ਤੇ ਅੱਠੇ ਪੈਰ ਹਮੇਸ਼ਾ ਪ੍ਰਸੰਨ ਰਹਿਣਾ, ਖੁਸ਼ ਰਹਿਣਾ। ਇੱਕ ਤਾਂ ਹੁੰਦੇ ਨਾ ਅੱਠੇ ਪੈਰ ਸੜੇ ਮੱਚੇ ਹੀ ਰਹਿੰਦੇ ਹੈ, ਬਿਨਾਂ ਅੱਗ ਤੋਂ ਹੀ ਮੱਚਦੇ ਸੜਦੇ ਹੈ, ਇਕੱਠੇ ਪੈਰ ਬਿਨਾਂ ਕਾਰਨ ਤੋਂ ਹੀ ਖੁਸ਼ ਰਹਿੰਦੇ ਹੈ। ਕਈ ਤਾਂ ਹੁੰਦਾ ਨਾ ਵੀ ਖੁਸ਼ੀ ਦੇ ਸਮੇਂ ਤਾਂ ਥੋੜ੍ਹਾ ਬਹੁਤਾ ਖੁਸ਼ ਹੁੰਦੇ ਨੇ, ਅੱਗੇ ਪਿੱਛੇ ਨਹੀਂ। ਇੱਧਰ ਗੁਰੂ ਰਾਮਦਾਸ ਸਾਹਿਬ ਜੀ ਜਿਹੜਾ ਅੱਠੇ ਪੈਰੀ ਕਹਿੰਦੇ ਪ੍ਰਸੰਨ ਰਹਿੰਦੇ ਹੈ, ਇਸੇ ਤਰ੍ਹਾਂ ਜਿਹੜਾ ਸਭ ਨਾਲ ਮਿੱਤਰਤਾ ਹੀ ਕਰਦੇ ਹੈ, ਧੀਰਜ ਸਹਿਰ ਰਹਿੰਦੇ ਹੈ, ਕ੍ਰਹਿਮ ਕਰਦੇ ਹੈ, ਸਹਾਰਨ ਸ਼ਕਤੀ ਹੈ। ਸਯੰਦਨ ਕੀ ਸੈਨਾ ਸਹਿਤ, ਇਹ ਕਹਿੰਦੇ ਜਿਵੇਂ ਰਥਾਂ ਵਾਲੀ ਰਾਜੇ ਕੋਲ ਫੌਜ ਹੁੰਦੀ ਉਹਦੇ ਸਮੇਤ ਹਨ। ਰਾਜਤ ਸਤਿਗੁਰ ਰਾਮ, ਸਤਿਗੁਰੂ ਰਾਮਦਾਸ ਸਾਹਿਬ ਜੀ ਰਾਮ ਚੰਦਰ ਵਾਂਗ ਰਾਜਾ ਰੂਪ ਹੋ ਕੇ ਰਾਜਦੇ ਹਨ, ਬਿਰਾਜਦੇ ਹਨ, ਸੋਭਦੇ ਹਨ। ਸਾਰਾ ਸਾਰ ਵਿਚਾਰ ਬਰ, ਜਿਹੜਾ ਕਹਿੰਦੇ ਸਾਰ ਕੀ ਹੈ ਅਸਾਰ ਕੀ ਹੈ, ਇਹਦਾ ਜਿਹੜਾ ਬਰ ਕੀ ਹੈ, ਸ੍ਰੇਸ਼ਟ ਵਿਚਾਰ ਕਰਨਾ ਹੈ। ਦ੍ਰਿੜ ਵਿਰਾਗ ਅਭਿਰਾਮ, ਫਿਰ ਇਸੇ ਤਰ੍ਹਾਂ ਜਿਹੜਾ ਧਰਤੀ ਬਰ ਪੱਕਾ ਵਿਰਾਮ ਵਿਰਾਗ ਹੈ, ਜੋ ਬੜਾ ਮਹਾਨ ਸੁੰਦਰ ਹੈ। ਜੋਗ ਧਰਮ ਗੱਜ ਚਾਮੂ ਇਹੋ, ਚਿਤ ਵਿਰਤੀਆਂ ਦਾ ਜੁੜੇ ਰਹਿਣਾ, ਇਸਦਾ ਜਿਹੜਾ ਯੋਗ ਹੈ ਜੁੜਨਾ ਵਾਹਿਗੁਰੂ ਵਿੱਚ, ਤੇ ਕੋ ਨਾਨਕ ਟਲੇ ਧਰਮ, ਉਹ ਜਿਹੜਾ ਵਾਹਿਗੁਰੂ ਦੇ ਵਿੱਚ ਇਹ ਅਕਾਲੀ ਧਰਮ, ਐਸਾ ਇਹ ਹਾਥੀਆਂ ਦੀ ਫੌਜ ਆਪ ਜੀ ਦੇ ਕੋਲ ਰਾਜਤ ਸਤਿਗੁਰ ਰਾਮ ਸਤਿਗੁਰੂ ਰਾਮਦਾਸ ਸਾਹਿਬ ਜੀ ਰਾਮ ਵੰਗ ਰਾਜਾ ਰੂਪ ਹੋ ਕੇ ਬਿਰਾਜਦੇ ਹੈ ਸਮ ਦਮ ਜੋਗ ਸੋ ਨੇਮ ਯਮ ਇਸ ਤਰ੍ਹਾਂ ਜਿਹੜਾ ਸਮ ਮਨੂ ਅੱਠੇ ਪੈਰ ਮਾੜੇ ਪਾਸੇ ਤੋਂ ਰੋਕ ਕੇ ਰੱਖਣਾ ਹੈ ਇਹਨੂੰ ਸਮ ਕਹਿੰਦੇ ਦਮ ਜਿਹੜਾ ਇੰਦਰੇ ਅੱਖਾਂ ਕੰਨ ਜਵਾਨ ਨਾਸਕਾਂ ਇਹਨੂੰ ਬਾੜੇ ਪਾਸੇ ਤੋਂ ਰੋਕ ਕੇ ਰੱਖਣਾ ਇਹਨਾਂ ਦਾ ਦਮਨ ਕਰਨਾ ਇਹ ਦਾ ਨਾਮ ਇੰਦਰਿਆਂ 'ਤੇ ਕੰਟਰੋਲ ਰੱਖਣਾ ਦਮ ਮਨ 'ਤੇ ਕੰਟਰੋਲ ਰੱਖਣਾ ਸਮ ਯੋਗ ਜਿਹੜਾ ਚਿੱਤ ਬਿਰਤੀਆਂ ਦਾ ਜੁੜੇ ਰਹਿਣਾ ਹੈ ਪਰਮੇਸ਼ੁਰ ਵਿੱਚ ਬਿਰਤੀ ਦਾ ਜੁੜੇ ਰਹਿਣਾ ਇਹ ਯੋਗ ਹੈ ਨੇਮ ਜਿਹੜਾ ਨਿਤਨੇਮ ਕਰਨਾ ਹੈ ਹਮੇਸ਼ਾ ਅਤੇ ਜਮ ਜਿਹੜਾ ਸਭ ਗੁਣਾਂ ਦਾ ਧਾਰਨ ਕਰਨਾ ਹੈ ਇਸੇ ਤਰ੍ਹਾਂ ਅੱਗੇ ਆ ਗਈ ਹੈ ਉਹ ਭਾਰਤ ਹੈ ਉਪਰਤ ਤਤਿਖਿਆ ਨਾਮ ਹਾਂ ਉਪਰਤ ਤਤਿਖਿਆ ਨਾਮ ਉਪਰਤ ਦਾ ਅਰਥ ਹੈ ਵਿਸ਼ਿਆਂ ਵੱਲੋਂ ਵੈਰਾਗ ਇਹ ਤਤਿਖਿਆ ਜਿਹੜਾ ਕੋਈ ਦੁੱਖ ਸੁੱਖ ਨੂੰ ਦੁੱਖ ਭੁੱਖ ਨੂੰ ਖਿੜੇ ਮੱਥੇ ਸਹਾਰ ਲੈਣਾ ਨਹੀਂ ਅਸੀਂ ਦੁੱਖ ਆ ਜੇ ਤਾਂ ਅੱਗੇ ਘਾਬਰਦੇ ਹਾਂ ਸੁੱਖ ਆ ਜੇ ਤਾਂ ਅੱਗੇ ਵਧੇ ਹਾਂ ਹੁਣ ਜਿਹੜਾ ਹਰ ਇੱਕ ਸੋਗ ਉਹਦੇ ਵਿੱਚ ਇੱਕ ਸਮਾਨ ਰਹਿਣਾ ਇਹ ਦੇਖਿਆ ਦੁੱਖ ਸੁੱਖ ਦੀ ਸਹਾਰਨ ਸ਼ਕਤੀ ਇਹ ਨਾਮ ਹੈ ਤਿੱਖਿਆ ਨਾਮ ਆ ਤਿੱਖਿਆ ਜਿਹੜਾ ਦੁੱਖ ਭੁੱਖ ਦੇ ਵਿੱਚ ਇੱਕ ਵਿਰਤੀ ਦਾ ਇੱਕ ਸਮਾਨ ਰਹਿਣਾ ਇਹਨਾਂ ਦੁੱਖ ਭੁੱਖ ਨੂੰ ਖਿੜੇ ਮੱਥੇ ਸਹਾਰ ਲੈਣਾ ਭੁੱਖ ਸਮੇਂ ਘਬਰਾਉਣਾ ਨਾ ਦੁੱਖ ਸਮੇਂ ਗਿਬਣਾ ਨਾ ਸਭ ਤੁਰੰਗ ਕੀ ਬਾਹਿਨੀ ਇਹ ਸਾਰੀ ਕਹਿੰਦੇ ਘੋੜਿਆਂ ਵਾਲੀ ਗੁਰੂ ਮਹਾਰਾਜ ਦੇ ਕੋਲ ਕਹਿੰਦੇ ਬਾਹਨੀ ਕੀ ਇਹ ਫੌਜ ਹੈ ਸੈਨਾ ਹੈ ਰਾਜਤ ਸਤਿਗੁਰ ਰਾਮ ਗੁਰਸਿੱਖੋ ਸਤਿਗੁਰੂ ਰਾਮਦਾਸ ਸਾਹਿਬ ਜੀ ਰਾਮ ਵਾਂਗੂ ਰਾਜਾ ਰੂਪ ਹੋ ਕੇ ਬਿਰਾਜਦੇ ਹਨ ਸੋਭਦੇ ਹਨ ਸ਼ਰਧਾ ਸੋਚ ਸੋ ਬੁੱਧ ਵਰ ਮੇਰੇ ਗੁਰੂ ਪਰਮੇਸ਼ੁਰ ਉੱਪਰ ਪੂਰੀ ਪੂਰੀ ਸ਼ਰਧਾ ਰੱਖਣੀ ਹੈ ਅਤੇ ਪੂਰਾ ਪੂਰਾ ਸੋਚਾਚਾਰ ਪਵਿੱਤਰਤਾ ਰੱਖਣੀ ਹੈ ਤੇ ਸੇਠ ਜਿਹੜੀ ਆਤਮ ਵਿਸ਼ਾਨੀ ਬੁੱਧ ਸਭ ਸੁਭ ਕਰਮ ਵਿਚਾਰ ਬਿਰਾਮ ਸਾਰੇ ਜਿਹੜੇ ਚੰਗੇ ਕਰਮ ਹਨ ਤੇ ਹੋਰ ਜਿਹੜਾ ਕੋਈ ਬਿਰਾਮ ਸੰਸਾਰ ਤੋਂ ਬਿਰਾਮ ਰਹਿਣਾ ਹੈ ਜਾਂ ਇਹ ਬਿਰਾਮ ਦਾ ਹੁੰਦਾ ਲਗਾਤਾਰ ਇੱਕ ਰਸ ਇਹ ਸ਼ੁਭ ਕਰਮ ਕਰੀ ਜਾਣੇ ਬ੍ਰਹਮ ਦਾ ਅਰਥ ਸ਼ੁਭ ਕਰਮ ਤੇ ਸ਼ਾਂਤੀ ਸਹਿਤ ਰਹਿਣਾ ਭਉ ਤਪ ਭਾਉ ਜੋ ਪੈਕ ਦਲ ਪਰਮੇਸ਼ਰ ਦਾ ਪੈ ਰੱਖਣਾ ਤੇ ਗੁਰਸੇਵਾ ਤਪਾ ਸਿਰ ਤਪ ਸਾਰ ਇਹ ਤਪੱਸਿਆ ਕਰਨੀ ਤਪ ਕਰਨਾ ਤੇ ਭਾਉ ਜਿਹੜਾ ਵਾਹਿਗੁਰੂ ਦਾ ਪ੍ਰੇਮ ਕਰਨਾ ਹੈ ਇਹ ਗੁਰੂ ਰਾਮਦਾਸ ਦੇ ਕੋਲ ਮੈਂ ਕਹਿੰਦੇ ਪੈਕ ਦਲ ਕੀ ਹੈ ਪੈਦਲ ਫੌਜਾਂ ਹਨ ਪੈਦਲ ਚੱਲਣ ਵਾਲਾ ਦਲ ਹੈ ਰਾਜਤ ਸਤਿਗੁਰ ਰਾਮ ਇਸ ਤਰ੍ਹਾਂ ਵੀ ਗੁਰੂ ਰਾਮਦਾਸ ਸਾਹਿਬ ਸਤਿਗੁਰੂ ਜੀ ਰਾਮ ਵਾਂਗ ਉਹ ਰਾਜਾ ਰੂਪ ਹੋ ਕੇ ਪਾਤਸ਼ਾਹ ਰੂਪ ਹੋ ਕੇ ਬਿਰਾਜਦੇ ਪ੍ਰੇਮ ਬਲੀ ਸੈਨਾਪਤੀ ਜਿਹੜਾ ਵਾਹਿਗੁਰੂ ਦਾ ਪ੍ਰੇਮ ਹੈ ਇਹ ਆਪ ਜੀ ਦੇ ਕੋਲ ਕਹਿੰਦੇ ਵੀ ਜਿਵੇਂ ਬਲੀ ਸੈਨਾਪਤੀ ਬੜਾ ਬੜੀ ਕਮਾਂਡਰ ਹੋਵੇ ਬਲੀ ਆਫਿਸ ਅਫਸਰ ਹੋਵੇ ਉਹ ਪ੍ਰੇਮ ਆਪ ਜੀ ਦੇ ਪਾਸ ਬਲੀ ਕਮਾਂਡਰ ਹੈ ਹਰ ਕੀਰਤਨ ਅਬਰਾਮ ਜਿਹੜਾ ਵਾਹਿਗੁਰੂ ਦਾ ਕਹਿੰਦੇ ਸੋਹਣਾ ਕੀਰਤਨ ਕਰਨਾ ਰਾਗਾਂ ਵਿੱਚ ਗੁਰਬਾਣੀ ਦੁਆਰਾ ਦੁੰਦਬ ਇਹੋ ਨਿਰਭੈ ਬਜਨ ਇਹ ਕਹਿੰਦੇ ਐ ਭੈ ਤੋ ਰਹਿ ਤੋ ਕੇ ਧੰਸੇ ਦਾ ਬਜਣਾ ਨਗਾਰੇ ਦਾ ਬਜਣਾ ਹੈ ਰਾਜਤ ਸਤਿਗੁਰ ਰਾਮ ਇਸ ਤਰ੍ਹਾਂ ਸਤਿਗੁਰੂ ਰਾਮਦਾਸ ਸਾਹਿਬ ਜੀ ਰਾਮ ਵਾਂਗ ਰਾਜਾ ਰੂਪ ਹੋ ਕੇ ਬਿਰਾਜਦੇ ਹਨ ਮੋਹ ਸ਼ਤਰੂ ਮਨ ਦੇਸ਼ ਮਹਿ ਜਿਹੜਾ ਮੋਹ ਰੂਪੀ ਬੈਰੀ ਹੈ ਮਨ ਰੂਪੀ ਦੇਸ਼ ਦੇ ਵਿੱਚ ਇਹ ਰਹਿ ਰਿਹਾ ਹੈ ਮਨ ਅੰਦਰ ਵਸ ਰਿਹਾ ਮੋਹ ਰੂਪੀ ਬੈਰੀ ਰਾਜ ਕਰਤ ਰਚ ਧਾਮ ਕਹਿੰਦੇ ਆਪਣਾ ਘਰ ਬਣਾ ਕੇ ਜਿਹੜਾ ਸਰੀਰ ਰੂਪੀ ਕਿਲਾ ਜਾ ਘਰ ਬਣਾ ਕੇ ਇੱਥੇ ਰਾਜ ਕਰ ਰਿਹਾ ਮਨ ਰੂਪੀ ਬੈਰੀ ਮੋਹ ਰੂਪੀ ਬੈਰੀ ਮਨ ਰੂਪੀ ਦੇਸ਼ ਵਿੱਚ ਮਾਰ ਛਾਰ ਪ੍ਰਾਜੈ ਕਰਿਓ ਹਾਂ ਇਹ ਮੋਹ ਰੂਪੀ ਬੈਰੀ ਨੂੰ ਜਿਹੜਾ ਮਨ ਰੂਪੀ ਦੇਸ਼ ਵਿੱਚ ਆਪਣਾ ਘਰ ਬਣਾ ਕੇ ਰਾਜ ਕਰ ਰਿਹਾ ਨੂੰ ਮਾਰ ਕੇ ਸਵਾਹ ਕਰ ਦਿੱਤਾ ਹੈ ਤੇ ਹਾਲ ਹਰਾ ਦਿੱਤਾ ਹੈ ਗੁਰੂ ਰਾਮਦਾਸ ਸਾਹਿਬ ਜੀ ਨੇ ਰਾਜਤ ਸਤਿਗੁਰ ਰਾਮ ਸਤਿਗੁਰੂ ਰਾਮਦਾਸ ਸਾਹਿਬ ਜੀ ਰਾਮ ਰੂਪ ਹੋ ਕੇ ਬਿਰਾਜਦੇ ਹਨ ਕਾਮ ਕ੍ਰੋਧ ਅਰ ਲੋਭ ਪਟ ਇਸੇ ਤਰ੍ਹਾਂ ਜਿਹੜਾ ਕਾਮ ਹੈ ਕ੍ਰੋਧ ਹੈ ਹੋਰ ਜਿਹੜਾ ਕੋਈ ਪਦਾਰਥਾਂ ਦਾ ਬਹੁਤਾ ਲੋਭ ਹੈ ਇਹ ਜਿਹੜੇ ਭੱਟ ਕੀਏ ਸੂਰਬੀਰ ਹਨ ਵੱਡ ਹੰਕਾਰ ਜਿਨ ਨਾਮ ਬਹੁਤ ਵੱਡਾ ਜਿਹੜਾ ਹੰਕਾਰ ਕਰਨਾ ਹੈ ਵੀ ਸਾਡੇ ਵਰਗਾ ਨਹੀਂ ਕੋਈ ਹੋਏ ਇਹਨਾਂ ਦੇ ਜਿਹੜੇ ਨਾਮ ਹਨ ਕਾਮ ਕ੍ਰੋਧੇ ਸੂਰਬੀਰ ਹਨ ਹੱਥ ਸੈਨਾ ਪਤ ਮੋਹ ਕੋਏ ਹੱਥ ਸੈਨਾ ਪਤ ਮੋਹ ਕੇ ਮੋਹ ਦੇ ਕਹਿੰਦੇ ਮੋਹ ਰੂਪੀ ਰਾਜੇ ਦੇ ਸੈਨਾਪਤੀ ਇਹ ਕਮਾਂਡਰ ਹਨ ਅਫਸਰ ਇਹਨਾਂ ਨੂੰ ਮਾਰ ਦਿੱਤਾ ਗੁਰੂ ਜੀ ਨੇ ਰਾਜਤ ਸਤਿਗੁਰ ਰਾਮ ਕਿਉਂ ਮੋਹ ਰੂਪੀ ਰਾਜੇ ਨੂੰ ਮਾਰ ਕੇ ਇਹਦੇ ਜਿਹੜੇ ਕਮਾਂਡਰ ਕਾਮ ਕ੍ਰੋਧ ਮੋਹ ਅਹੰਕਾਰ ਇਹਨਾਂ ਨੂੰ ਮਾਰ ਕੇ ਗੁਰੂ ਰਾਮਦਾਸ ਸਾਹਿਬ ਜੀ ਰਾਜਾ ਰੂਪ ਵਿੱਚ ਸੋ ਰਹੇ ਹਿੰਸਾ ਮ੍ਰਿਖਾ ਸੋ ਦੁਸ਼ਤਾ ਉਹ ਜਿਹੜੀ ਹਿੰਸਾ ਕਰਨੀ ਜੀ ਹੱਤਿਆ ਕਰਨੀ ਜੀ ਮਾਰਨੇ ਹਨ ਮਿਰਥਿਆ ਜਿਹੜੀ ਮਿੱਥਿਆ ਭਾਵਨਾ ਜਾਂ ਮਿੱਥਿਆ ਦ੍ਰਿਸ਼ਟੀ ਹੈ ਜਾਂ ਮਿਰਖਾ ਝੂਠ ਬੋਲਣਾ ਹੈ ਸੋ ਦੁਸ਼ਤ ਆਈ ਹੈ ਦੁਸ਼ ਕਰਨੀ ਕਿਸੇ ਨਾਲ ਈਰਖਾ ਕਰਨੀ ਆਸਾ ਪਦਾਰਥਾਂ ਦੀ ਤ੍ਰਿਸ਼ਨਾ ਬਹੁਲਤਾ ਇਹ ਜਿਨ੍ਹਾਂ ਦੇ ਨਾਮ ਹੈ ਰਿਪ ਬਿਕਾਰ ਜਨਤਾ ਹੁਤੀ ਇਹ ਜਨਤਾ ਹਤੀ ਥੋੜ੍ਹਾ ਜਿਹਾ ਵੇਖ ਕੇ ਪੜ੍ਹਿਆ ਕਰ ਰਿਹਾ ਮੇਰੇ ਆਪਣੇ ਕੋਲੋਂ ਨਾ ਲਗਾ ਮਾਤਰਾ ਲਾਈ ਰਿਬਕਾਰ ਜਨਤਾ ਹਤੀ ਹੁਤੀ ਅਤੇ ਹਤੀ ਦੇ ਵਿੱਚ ਅਰਥ ਵਿੱਚ ਬਹੁਤ ਫਰਕ ਪੈ ਜਾਂਦਾ ਹੈ ਲੰਬਾ ਤੈਨੂੰ ਤਾਂ ਦੀਂਦਾ ਜੇ ਹੁਣ ਕੋਈ ਸੂਰਮਾ ਕਥਾ ਕਰਦੇ ਹੋ ਉਹ ਤਾਂ ਫਿਰ ਆਓ ਕੁਛ ਕਰੂ ਨਾ ਰਿਬਕਾਰ ਜਨਤਾ ਹਤੀ ਕਹਿੰਦੇ ਜਿਹੜੀ ਵਿਕਾਰਾਂ ਨੂੰ ਪੈਦਾ ਕਰਨ ਵਾਲੀ ਹੈ ਨਾ ਇਹ ਕਹਿੰਦੇ ਜਿਹੜੀ ਬੈਰੀਆਂ ਦੀ ਫੌਜ ਮਾਰ ਦਿੱਤੀ ਹੈ ਰਾਜਤ ਸਤਿਗੁਰ ਰਾਮ ਕਿਉਂ ਸਤਿਗੁਰੂ ਰਾਮਦਾਸ ਸਾਹਿਬ ਜੀ ਰਾਜਾ ਰੂਪ ਹੋ ਕੇ ਬਿਰਾਜਦੇ ਹਨ ਸੂਪ ਨਖਾ ਅਰ ਤਾਰਕਾ ਇਸ ਤਰ੍ਹਾਂ ਕਹਿੰਦੇ ਉਹ ਸੂਪ ਨਖਾਂ ਦਾ ਜਿਹੜਾ ਨੱਕ ਜਿਹਾ ਹੈ ਜੋ ਰਾਵਣ ਦੀ ਭੈਣ ਸੀ ਉਹਦਾ ਲਕਸ਼ਮਣ ਨੇ ਨੱਕ ਜਿਹਾ ਵੱਢ ਦਿੱਤਾ ਸੀ ਅਤੇ ਜਿਹੜੀ ਤਾਰਕਾ ਰਾਕਸ਼ਣੀ ਉਹਨੂੰ ਰਾਮ ਜੀ ਨੇ ਮਾਰਿਆ ਸੀ ਜਦੋਂ ਵਿਸ਼ਿਸ਼ਟ ਜੀ ਆਏ ਸੀ ਉਹ ਜਗਨੀ ਸੰਪੂਰਨ ਹੋਣ ਦਿੰਦੇ ਸੀ ਦੈਂਤ ਤੱਕ ਕੁੰਡ ਵਿੱਚ ਹੱਡੀਆਂ ਸਿੱਟ ਜਾਂਦੇ ਸਨ ਫਿਰ ਰਾਮ ਜੀ ਨੂੰ ਲੈ ਕੇ ਗਿਆ ਸੀ ਵਿਸ਼ਿਸ਼ਟ ਜੀ ਅਤੇ ਇਹਨੇ ਰਸਤੇ ਵਿੱਚ ਜਾਂਦਿਆਂ ਰਾਮ ਜੀ ਨੇ ਜਿਹੜੀ ਤਾਰਕਾ ਰਾਕਸ਼ਣੀ ਮਾਰ ਦਿੱਤੀ ਸੀ ਅਤੇ ਜਦੋਂ ਰਾਵਣ ਸੀਤਾ ਨੂੰ ਚੁੱਕ ਕੇ ਲੈ ਕੇ ਗਿਆ ਸੀ ਫਿਰ ਜਦੋਂ ਆਪ ਜੀ 12 ਸਾਲ ਦਾ ਬਨਵਾਸ ਪੂਰਾ ਕਰਨ ਲਈ ਗਏ ਸਨ ਅਤੇ ਜੰਗਲ ਵਿੱਚ ਸੂਫ ਨਖਾਂ ਆਈ ਸੀ ਰਾਵਣ ਦੀ ਭੈਣ ਕਹਿੰਦੇ ਜੀ ਮੈਨੂੰ ਤੁਸੀਂ ਬਰਲੋ ਵਿਆਹ ਲਓ ਅਤੇ ਰਾਮ ਜੀ ਕਹਿੰਦੇ ਵੀ ਮੇਰੇ ਤਾਂ ਘਰ ਦੇ ਵਿੱਚ ਹੈਗੀ ਹੈ ਪਤਨੀ ਆਹ ਲਕਸ਼ਮਣ ਨਾਲ ਗੱਲ ਕਰ ਲੈ ਅਤੇ ਲਕਸ਼ਮਣ ਕਹਿੰਦਾ ਨਹੀਂ ਵੀ ਮੈਂ ਤਾਂ ਛੋਟਾ ਹਾਂ ਇਹ ਰਾਜ ਭਾਗ ਦੇ ਮਾਲਕ ਇਹ ਰਾਜਾ ਰੂਪ ਇਹਨਾਂ ਨਾਲ ਤੂੰ ਗੱਲ ਕਰ ਰਾਜੇ ਮਹਾਰਾਜੇ ਵੀ ਦੋ ਚਾਰ ਪਤਨੀਆਂ ਰੱਖ ਸਕਦੇ ਰਾਣੀਆਂ ਮਹਾਰਾਣੀਆਂ ਹੁੰਦੀਆਂ ਮੈਂ ਨਹੀਂ ਮੈਂ ਤਾਂ ਇਹਨਾਂ ਦਾ ਦਾਸਾਂ ਵਾਂਗ ਹਾਂ ਠੀਕ ਹੈ ਭਰਾ ਹੈ ਪਰ ਮੈਂ ਤਾਂ ਦਾਸਾਂ ਵਰਗਾ ਮੈਂ ਨਹੀਂ ਐਸਾ ਕਰ ਸਕਦਾ ਤੂੰ ਰਾਜੇ ਦੀ ਲੜਕੀ ਹੈ ਰਾਜੇ ਨਾਲ ਵਿਆਹੀ ਚਾਹੀਦੀ ਹੈ ਰਾਮ ਜੀ ਤਾਂ ਇਹ ਲਕਸ਼ਮਣ ਵੱਲ ਨੂੰ ਕਹਿੰਦੇ ਵੀ ਇਹਨੂੰ ਗੱਲ ਕਰ ਲਾ ਲਕਸ਼ਮਣ ਕਹਿੰਦਾ ਉੱਧਰ ਰਾਮ ਨਾ ਕਰ ਲਾ ਫਿਰ ਔਖੀ ਜੀ ਹੋ ਗਈ ਤੇ ਲਕਸ਼ਮਣ ਵੀ ਫਿਰ ਕ੍ਰੋਧ ਵਿੱਚ ਆ ਗਿਆ, ਕਹਿੰਦਾ ਵੀ ਤੂੰ ਜਾਣੀ ਕਿ ਨਹੀਂ? ਜਦੋਂ ਦੇਖਿਆ ਵੀ ਇਹ ਨਹੀਂ ਜਾਂਦੀ, ਇਹ ਵੀ ਆਪਣੀ ਸੁੰਦਰਤਾ ਦਾ ਮਾਣ ਜਿਹਾ ਕਰਦੀ, ਇਹ ਆਪਣੇ ਭਰਾ ਦਾ ਮਾਣ ਕਰਦੀ ਵੀ ਮੈਂ ਉਹਦੀ ਹਾਂ। ਲਕਸ਼ਮਣ ਨੇ ਫੜੀ, ਕਹਿੰਦੇ ਨੱਕ ਵੱਢਤਾ ਹੈ। ਇਸ ਤਰ੍ਹਾਂ ਫਿਰ ਜਾ ਕੇ ਆਪਣੇ ਭਰਾ ਰਾਵਣ ਨੂੰ ਇਹਨੇ ਫਿਰ ਹੋਰ ਤਰ੍ਹਾਂ ਪੁੱਠੀ ਸਿੱਧੀ ਜੀ ਗੱਲ ਕਹੀ ਵੀ ਬਾਹਰ ਉਹ ਅਯੁੱਧਿਆ ਦੇ ਮਾਲਕ ਰਾਮ ਜੀ ਆਏ, ਉਹਨਾਂ ਦੇ ਘਰ ਵਾਲੀ ਬੜੀ ਸੋਹਣੀ ਸੁਨੱਖੀ ਹੈ। ਮੈਂ ਕਹਿੰਦੇ ਉਹ ਤੇਰੇ ਵਾਸਤੇ ਲੈਣ ਵਾਸਤੇ ਗਈ ਸੀ, ਉਹਨਾਂ ਨੇ ਫੜ ਕੇ ਮੇਰਾ ਨੱਕ ਵੱਢਤਾ। ਯਾਨੀ ਉਹ ਚਰਿੱਤਰ ਜਿਹਾ ਖੇਡਿਆ ਨੀ, ਝੂਠ ਬੋਲ ਤਾਂ ਗਈ ਤਾਂ ਆਪ ਉਹਨੂੰ ਵਰਨ ਸੀ ਰਾਮ ਨੂੰ, ਕਹਿੰਦੀ ਮੈਂ ਉਹ ਸੋਹਣੀ ਇਸਤਰੀ ਲਿਆਉਣ ਤੇਰੇ ਵਾਸਤੇ ਗਈ ਸੀ, ਉਹਨਾਂ ਨੇ ਮੈਨੂੰ ਆ ਕਰਤਾ, ਬਦਲਾ ਲੈਣਾ ਚਾਹੀਦਾ। ਹੁਣ ਕਿਸੇ ਦੀ ਭੈਣ ਦਾ ਕੋਈ ਨੱਕ ਵੱਢਦੇ ਤੇ ਫਿਰ ਉਹ ਹੋਵੇ ਰਾਜਾ ਮਹਾਰਾਜਾ, ਫਿਰ ਉਹ ਕਰਦਾ ਹੀ ਹੈ ਨਾ, ਆਪਣਾ ਬਲ ਤਾਂ ਲਾਉਂਦਾ ਹੀ ਹੈ। ਫਿਰ ਆਉਣ ਨੇ ਇੱਥੋਂ ਬਸ ਵੈਰ ਪੈ ਗਿਆ, ਕਹਿੰਦਾ ਮੈਂ ਲੈਣਾ ਖਾਰ, ਫਿਰ ਮੈਂ ਲੈ ਆਉਣਾ, ਫਿਰ ਸੀਚਾ ਚੁੱਕ ਕੇ ਲੈ ਗਿਆ ਸੀ। ਇਸ ਤਰ੍ਹਾਂ ਇੱਥੇ ਉਹ ਦ੍ਰਿਸ਼ਟਾਂਤ ਦਾ ਦਿੰਦਾ ਕਵੀ ਸੰਤੋਖ, ਕਹਿੰਦੇ ਸੂਪ ਨਖਾਂ ਉਹ ਲਕਸ਼ਮਣ ਮਾਰ ਦਿੱਤੀ ਸੀ ਰਾਵਣ ਦੀ ਭੈਣ ਤੇ, ਤਾਰ ਕਰਾ ਰਾਕਸ਼ਣੀ ਉਹ ਰਾਮ ਜੀ ਨੇ ਮਾਰੀ ਸੀ। ਜਿਮ ਹੱਤ ਰਾਜਾ ਰਾਮ, ਜਿਵੇਂ ਰਾਜਾ ਰਾਮ, ਰਾਮ ਜੀ ਨੇ ਰਾਜਾ ਰੂਪ ਹੋ ਕੇ ਮਾਰਨਾ ਕੀਤੀ ਸੀ। ਉਹ ਲਕਸ਼ਮਣ ਨੱਕ ਵੜਤਾ, ਤਾਰਕ ਰਾਕਸ਼ਣਾਂ ਦਾ ਇਹਨੇ ਭੋਗ ਪਾ ਦਿੱਤਾ ਸੀ। ਹੰਤਾ ਮਮਤਾ ਤਿਮ ਹਤੀ, ਇਵੇਂ ਕਹਿੰਦੇ ਗੁਰੂ ਰਾਮਦਾਸ ਸਾਹਿਬ ਜੀ ਨੇ ਜਿਹੜੀ ਹੰਗਤਾ ਹੈ ਇਹ ਤਾਂ ਸੁਪਨਖਾਂ ਵਾਂਗ ਹੈ, ਤੇ ਜਿਹੜੀ ਮਮਤਾ ਹੈ ਇਹ ਕਹਿੰਦੇ ਤਾਰਕ ਰਾਕਸ਼ਣੀ ਵਰਗੀ ਹੈ। ਇਹ ਦੋਹਾਂ ਨੂੰ ਮਾਰ ਦਿੱਤਾ ਹੈ। ਰਾਜਤ ਸਤਿਗੁਰ ਰਾਮ, ਇਸ ਤਰ੍ਹਾਂ ਸਤਿਗੁਰੂ ਰਾਮਦਾਸ ਸਾਹਿਬ ਜੀ ਰਾਜਾ ਰੂਪ ਹੋ ਕੇ ਬਿਰਾਜ ਰਹੇ। ਮਤ ਸਰ ਕਪਟ ਅਸੂਯਤਾ, ਇਧਰ ਗਿਆਨ ਰੂਪੀ ਰੌਣ ਲਾਲਣਾ, ਗਿਆਨ ਰੂਪੀ ਜਿਹੜਾ ਰੌਣ ਉਹਦੀ ਭੈਣ ਜਿਹੜੀ ਹੈ ਸੁਪਨਖਾਂ ਜਿਹੜੀ ਹੰਗਤਾ ਹੀ ਹੈ, ਜਿੱਥੇ ਅਗਿਆਨ ਪੜਾ ਹੋਊਗਾ ਉੱਥੇ ਹੰਗਤਾ ਮੈਂ ਜ਼ਿਆਦਾ ਹੋਊਗੀ, ਜਿੱਥੇ ਅਗਿਆਨ ਹੋਇਆ ਉੱਥੇ ਮਮਤਾ ਮੇਰੀ ਵੀ ਜ਼ਿਆਦਾ ਹੋ। ਗਿਆਨ ਬਾਨ ਨਹੀਂ ਕੋਈ ਹੰਗਤਾ ਮਮਤਾ ਕਰਦਾ, ਉਹ ਤਾਂ ਜੋ ਕੁਛ ਹੈ ਸੋ ਤੇਰਾ, ਸਭ ਕੁਛ ਪਰਮੇਸ਼ਰ ਦਾ ਸਮਝਦਾ ਹੈ। ਇਸ ਕਰਕੇ ਕਹਿੰਦੇ ਜਿਵੇਂ ਉਹ ਰਾਮ ਜੀ ਨੇ ਰਾਵਣ ਦੀ ਭੈਣ ਮਾਰ ਦਿੱਤੀ, ਸੁਪਨਖਾਂ ਦਾ ਸਿਰ ਵੱਢ ਗਲ ਨੱਕ ਕੱਟ ਦਿੱਤਾ ਸੀ, ਇਵੇਂ ਜਿਹੜੀ ਹੈ ਗਿਆਨ ਰੂਪੀ ਰਾਵਣ ਦੀ ਜਿਹੜੀ ਹੈ ਕਹਿੰਦੇ ਉਹ ਹੰਗਤਾ ਰੂਪੀ ਭੈਣ ਹੈ, ਅਤੇ ਜਿਹੜੀ ਮਮਤਾ ਰੂਪੀ ਤਾਕਤੜਾ ਰਾਕਸ਼ਣੀ ਨੂੰ ਮਾਰ ਦਿੱਤਾ ਹੈ, ਸਤਿਗੁਰੂ ਰਾਮਦਾਸ ਸਾਹਿਬ ਜੀ ਰਾਜਾ ਰੂਪ ਕੇ ਬਿਰਾਜ ਰਹੇ ਹੈ। ਮਤ ਸਰ ਕਪਟ ਅਸੂਯਤਾ, ਇਸੇ ਤਰ੍ਹਾਂ ਜਿਹੜਾ ਮਤ ਸਰ ਕਿਸੇ ਦੀ ਬਹੁਤੀ ਮਾਇਆ ਧਨ ਪਦਾਰਥ ਦੇ ਕੇ ਈਰਖਾ ਕਰਨੀ, ਇਹ ਬਾਹਰਲੀ ਈਰਖਾ ਹੈ। ਇਸੇ ਤਰ੍ਹਾਂ ਛਲ ਫਰੇਬ ਕਰਨਾ ਅਸੂਯਤਾ, ਜਿਹੜੇ ਅੰਦਰ ਕਿਸੇ ਦੇ ਗੁਣ ਦੇਖ ਦੇਖ ਕੇ ਈਰਖਾ ਕਰਨੀ, ਕਿਸੇ ਦੀ ਉੱਚੀ ਪਦਵੀ ਦੇਖ ਕੇ ਵਡਿਆਈ ਦੇਖ ਕੇ ਫਿਰ ਈਰਖਾ ਕਰਨੀ, ਇਹਨੂੰ ਅਸੂਯਤਾ ਕਹਿੰਦੇ ਨੇ। ਬਾਹਰਲੀ ਮਾਇਆ ਦੇਖ ਕੇ ਈਰਖਾ ਕਰਨੀ ਇਹ ਮਤਸਰ, ਅੰਦਰਲੇ ਜਿਹੜੇ ਚੰਗੇ ਕੌਣ ਹੈ ਉਹ ਦੇਖ ਕੇ ਕਰਨੀ ਉਹਨੂੰ ਅਸੂਯਤਾ ਕਹਿੰਦੇ। ਦੋ ਤਰ੍ਹਾਂ ਦੀ ਈਰਖਾ ਹੈ ਇਹ, ਜਿਹੜਾ ਕਹਿੰਦੇ ਈਰਖਾ ਹੈ ਤੇ ਅਸੂਯਤਾ ਹੈ ਤੇ ਛਲ ਫਰੇਬ ਹੈ। ਤਿੰਨ ਬਾਸ਼ਨਾ ਨਾਮ, ਜਿੰਨਾ ਬਾਸ਼ਨਾ ਦੇ ਤਿੰਨ ਨਾਮ ਹੈ, ਸੁਤਵਿਤ ਲੋਕ ਈਖਣਾ ਤੀਨੀ, ਵੀ ਪੁੱਤਰ ਬਾਸ਼ਨਾ ਹੋਣੀ, ਵੀ ਮੇਰੇ ਪੁੱਤਰ ਆਗਿਆਕਾਰੀ ਹੋਣ, ਮੇਰੇ ਜੋ ਮੈਂ ਕਹਾਂ ਉਵੇਂ ਚੱਲਣ, ਹੁਣ ਸੋਹਣੇ ਸੁਨੱਖੇ ਹੋਣ ਪੁੱਤਰ ਦੀ ਬਾਸ਼ਨਾ, ਕਿਦਾਂ ਸੋਹਣੇ ਸੁਨੱਖੇ ਹੋਣ, ਦੂਜੇ ਉਹ ਆਗਿਆਕਾਰੀ ਹੋਣ। ਫਿਰ ਦੂਜੀ ਹੈ ਵਾਸ਼ਨਾ ਵੀ ਵਿੱਚ ਜਿਹੜਾ ਮਾਇਆ ਦਾ ਹੈ, ਵੀ ਮਾਇਆ ਬਹੁਤੀ ਹੋਵੇ ਖੁੱਲ੍ਹੀ ਡੁੱਲੀ ਵਰਤਣ ਨੂੰ ਇਹ ਇੱਛਾ, ਦੇਖਣਾ ਤੀਨੀ ਵੀ ਲੋਕਾਂ ਵੱਲੋਂ ਵੀ ਮੈਨੂੰ ਸਤਿਕਾਰ ਮਿਲੇ ਜਾਂ ਇਸੇ ਤਰ੍ਹਾਂ ਲੋਕ ਵਾਸ਼ਨਾ ਲੋਕਾਂ ਦੀ ਵਡਿਆਈ ਮੇਰੀ ਵਡਿਆਈ ਕਰਨ ਇਹ ਵਾਸ਼ਨਾ ਹੋਣੀ ਸ਼ਾਸਤਰ ਵਾਸ਼ਨਾ ਵੀ ਮੈਂ ਜਿਹੜੇ ਧਾਰਮਿਕ ਸ਼ਾਸਤਰ ਸਾਰੇ ਪੜ੍ਹਿਆ ਹੋਵਾਂ ਸਿਆਣਾ ਹੋਵਾਂ ਮੇਰੇ ਵਰਗਾ ਕੋਈ ਸ਼ਾਸਤਰ ਗਿਆਨੀ ਨਾ ਹੋਵੇ ਇਸੇ ਤਰ੍ਹਾਂ ਦੇਹ ਵਾਸ਼ਨਾ ਵੀ ਦੇਹ ਮੇਰੀ ਬੜੀ ਸੋਹਣੀ ਸੁਨੱਖੀ ਸਜ ਬਜ ਵਾਲੀ ਰਿਸ਼ਟ ਪੁਸ਼ਟ ਹੋਵੇ ਨਿਰੋਈ ਹੋਵੇ ਇਹ ਵਾਸ਼ਨਾ ਵੀ ਇਹਨੂੰ ਕੋਈ ਰੋਗ ਨਾ ਲੱਗਾ ਹੋਵੇ ਇਹਦੀ ਇਹਦਾ ਅੰਗ ਭੰਗ ਨਾ ਹੋਵੇ ਇਸ ਤਰ੍ਹਾਂ ਸਰੀਰ ਦੀ ਵਾਸ਼ਨਾ ਸਜ ਵਜ ਕੇ ਰੱਖਣਾ ਇਹ ਜਿਹੜੀਆਂ ਤਿੰਨੇ ਵਾਸ਼ਨਾ ਹਨ ਨਿੰਦਾ ਜੁੱਤ ਹੱਥ ਸਭਨ ਕੋ ਆ ਦੂਜਿਆਂ ਦੀ ਕਹਿੰਦੇ ਬਦਨਾਮੀ ਕਰਨ ਵਾਸਤੇ ਨੀਵਾਂ ਦਿਖਾਉਣ ਵਾਸਤੇ ਜਿਹੜੀ ਨਿੰਦਿਆ ਕਰਨੀ ਹੈ ਇਹਨਾਂ ਦੇ ਸਮੇਤ ਸਾਰਿਆਂ ਨੂੰ ਮਾਰ ਕੇ ਰਾਜਤ ਸਤਿਗੁਰ ਰਾਮ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਇਸ ਤਰ੍ਹਾਂ ਰਾਜਾ ਰੂਪ ਹੋ ਕੇ ਬਰਾਜਦੇ ਸੋਭਦੇ ਨਹਿ ਨਾਨਾ ਅਦਵੈਤ ਹੈ ਜਿਹੜਾ ਨਤ ਪੁਣਾ ਹੈ ਹੀ ਨਹੀਂ ਹੈ ਅਦਵੈਤ ਰੂਪ ਇੱਕੋ ਹੈ ਭਾਈ ਇੱਕੋ ਹੈ ਇੱਕ ਹੈ ਰੇ ਹਰ ਇੱਕ ਹੈ ਜਾਣ ਐਸਾ ਜਿਹੜਾ ਕੋਈ ਨਨਤਪੁਣਾ ਨੇ ਅਦਵੈਤ ਰੂਪ ਸਭ ਪਾਸੇ ਪਰਮੇਸ਼ਰ ਹੀ ਹੈ ਸੱਚ ਦਾ ਆਨੰਦ ਸੋ ਨਾਮ ਇਹਦਾ ਨਾਮ ਸੱਚ ਆਨੰਦ ਸਰੂਪ ਹੈ ਫਿਰ ਦੁਹਾਈ ਸਭਨ ਪਰ ਐਸੇ ਵਾਹਿਗੁਰੂ ਦੀ ਸਾਰਿਆਂ ਉੱਪਰ ਕਹਿੰਦੇ ਜਿਹੜੀ ਦੁਹਾਈ ਫੇਰਤੀ ਹੈ ਸਭ ਪਾਸੇ ਉਸੇ ਦੀ ਆਗਿਆ ਚਲ ਚਲਾਇਆ ਹੈ ਰਾਜਤ ਸਤਿਗੁਰ ਰਾਮ ਕਿਉਂ ਸਤਿਗੁਰੂ ਰਾਮਦਾਸ ਸਾਹਿਬ ਜੀ ਰਾਜਾ ਰੂਪ ਹੋ ਕੇ ਸੋ ਰਹੇ ਹਨ ਜਨ ਪਰਜਾ ਪਾਲਨ ਕਰ ਹੈ ਮੇਰੇ ਗੁਰਸਿੱਖ ਦਾਸ ਹੈ ਇਹਨਾਂ ਦੀ ਆਪ ਕਹਿੰਦੇ ਪਰਜਾ ਵਾਂਗ ਪਾਲਣਾ ਕਰਦੇ ਹੈ ਚੋਰ ਵਿਕਾਰਨ ਗ੍ਰਾਮ ਸਮੂਹ ਜਿਹੜੇ ਵਿਕਾਰ ਗ੍ਰਾਮ ਜਿਹੜੇ ਸਮੂਹ ਵਿਕਾਰ ਹਨ ਸ਼ਬਦ ਸਪਰਸ਼ ਸਰੂਪ ਰਸ ਗੰਧ ਇਹ ਜਿਹੜੇ ਚੋਰ ਹਨ ਕਰ ਸਭ ਕੋ ਨਿਰਮੂਲਤਾ ਇਹ ਸਾਰਿਆਂ ਦੀਆਂ ਕਹਿੰਦੇ ਜੜਾਂ ਪੁੜ ਕੇ ਜੜਾਂ ਤੋਂ ਰਹਿਤ ਕਰਕੇ ਰਾਜਤ ਸਤਿਗੁਰ ਰਾਮ ਗੁਰੂ ਰਾਮਦਾਸ ਸਾਹਿਬ ਜੀ ਰਾਜਾ ਰੂਪ ਹੋ ਕੇ ਬਰਾਜਦੇ ਸਰਲ ਸੁਸ਼ੀਲ ਉਦਾਰ ਉਰ ਜਿਹੜਾ ਨਿਰਸਲ ਸੁਭਾਅ ਹੋਣਾ ਸੁਧਾ ਸੁਭਾਅ ਹੋਣਾ ਹੈ ਤੇ ਚੰਗਾ ਨਰਮ ਸੁਭਾਅ ਹੋਣਾ ਹਿਰਦੇ ਦਾ ਉਦਾਰ ਹੋਣਾ ਸਖੀ ਪੁਣਾ ਸਖੀ ਦਾਤੇ ਹੋਣਾ ਖੁੱਲੇ ਦਿਲ ਵਾਲਾ ਹੋਣਾ ਦਾਨ ਮਾਨ ਸੁਭ ਕਾਮ ਇਸ ਤਰ੍ਹਾਂ ਕਹਿੰਦੇ ਸਖੀ ਹੋ ਕੇ ਦਾਨ ਦੇਣਾ ਸਤਿਕਾਰ ਦੇਣਾ ਤੇ ਹੋਰ ਜਿਹੜੀ ਸੁਭ ਕੰਮ ਹੈ ਸੁਭ ਕਾਮਨਾ ਹੈ ਇਤਿਹਾਦਿਕ ਨਿਤ ਸੰਗ ਰਹਿ ਇਸ ਤੋਂ ਲੈ ਕੇ ਸਾਰੇ ਜਿਹੜੇ ਸੂਰਬੀਰ ਮਹਾਰਾਜ ਦੇ ਨਾਲ ਰਹਿੰਦੇ ਹਨ ਰਾਜਤ ਸਤਿਗੁਰ ਰਾਮ ਗੁਰੂ ਰਾਮਦਾਸ ਸਾਹਿਬ ਜੀ ਰਾਜਿਆਂ ਵਾਂਗ ਰਾਜ ਦੇ ਬਿਰਾਜ ਦੇ ਹੁਕਮ ਫਿਰ ਹੈ ਸਭ ਦੇਸ਼ ਪਰ ਜਿਹੜਾ ਕਹਿੰਦੇ ਸਾਰੇ ਦੇਸਾਂ ਉੱਪਰ ਹੁਕਮ ਫਿਰਨਾ ਹੈ ਹੁਕਮ ਮੰਨਿਆ ਜਾਣਾ ਹੈ ਸਤ ਸੰਗਤ ਸਰਤ ਨਾਮ ਜਿਹੜੀਆਂ ਸਤਸੰਗਤਾਂ ਕਹਿੰਦੇ ਜਿਹੜਾ ਕੰਨਾਂ ਵਿੱਚ ਨਾਮ ਸੁਣ ਰਹੀਆਂ ਨਾ ਇਹੀ ਕਹਿੰਦੇ ਸਾਰਿਆਂ ਉੱਪਰ ਮਹਾਰਾਜ ਹੁਕਮ ਫਿਰ ਰਿਹਾ ਹੈ ਸਭ ਦੇਸਾਂ ਉੱਪਰ ਹੁਕਮ ਹੋ ਰਿਹਾ ਹੈ ਅਤ ਪ੍ਰਤਾਪ ਨਿਤ ਪ੍ਰਤ ਬਦਤ ਗੁਰੂ ਮਹਾਰਾਜ ਦਾ ਨਿਤਾ ਪ੍ਰਤੀ ਤੇਜ ਪ੍ਰਤਾਪ ਵੱਧ ਰਿਹਾ ਹੈ ਰਾਜਤ ਸਤਿਗੁਰ ਰਾਮ ਇਹ ਜਿਹੜਾ ਤੇਜ ਪ੍ਰਤਾਪ ਦਾ ਹਮੇਸ਼ਾ ਵਧਣਾ ਇਹ ਸਮਝੋ ਰਾਜ ਭਾਗ ਦਾ ਵਧਣਾ ਹੈ ਰਾਜ ਭਾਗ ਦਾ ਵਧਣਾ ਹੀ ਸਮਝ ਲਓ ਰਾਜਾ ਰੂਪ ਦੇ ਵਿੱਚ ਵਿਰਾਜਣਾ ਹੈ ਕਿਉਂ ਗੁਰੂ ਰਾਮਦਾਸ ਸਾਹਿਬ ਸਤਿਗੁਰੂ ਰਾਜਾ ਰੂਪ ਹੋ ਕੇ ਰਾਮ ਵਾਂਗੂ ਬਿਰਾਜਦੇ ਹਨ ਸੋਭਦੇ ਹਨ ਜੋਗ ਛੇਮ ਦਾਤਾ ਮਹਾ ਜਿਹੜਾ ਚਿਤ ਵਿਰਤੀਆਂ ਦਾ ਜੁੜੇ ਰਹਿਣਾ ਐਸਾ ਜੋਗ ਛੇਮ ਜਿਹੜਾ ਨਹੀਂ ਪ੍ਰਾਪਤ ਹੋਇਆ ਵਾਹਿਗੁਰੂ ਦੀ ਪ੍ਰਾਪਤੀ ਹੋਣੀ ਤੇ ਫਿਰ ਪ੍ਰਾਪਤ ਹੋਏ ਦੀ ਰੱਖਿਆ ਹੋਣੀ ਜਾਣੀ ਵਾਹਿਗੁਰੂ ਪ੍ਰਾਪਤ ਹੋਏ ਰਹਿਣਾ ਇਸੇ ਤਰ੍ਹਾਂ ਜਿਹੜਾ ਮਹਾਨ ਦਾਤਾ ਆਪਣਾ ਹੈ ਨਿਜ ਦਾਸਨ ਅਬਰਾਮ, ਆਪਣੇ ਦਾਸਾਂ ਨੂੰ ਸੋਹਣੇ ਦਾਤਾ ਹੋ ਕੇ ਦੇਣਾ, ਉਹਨਾਂ ਦੀ ਉਹਨਾਂ ਨੂੰ ਪ੍ਰੇਮ ਪ੍ਰਾਪਤੀ ਦੀ ਪ੍ਰਾਪਤੀ ਕਰਾਉਣੀ, ਚਿਤਵਰਤੀਆਂ ਦਾ ਜ਼ਰੂਰੀ ਰੱਖਣਾ, ਪਰਉਪਕਾਰੀ ਸੁਜਸ ਜੁਤ, ਸਾਰਿਆਂ ਉੱਪਰ ਪਰਉਪਕਾਰੀ ਹੋ ਕੇ ਪਰਉਪਕਾਰ ਕਰਨੇ, ਸ੍ਰੇਸ਼ਟ ਜਸ ਦੇ ਸਹਿਤ ਰਾਜਤ ਸਤਿਗੁਰ ਰਾਮ। ਸਤਿਗੁਰੂ ਰਾਮਦਾਸ ਸਾਹਿਬ ਜੀ ਰਾਮ ਬੰਗ ਰਾਜਾ ਰੂਪ ਹੋ ਕੇ ਬਿਰਾਜ ਦੇ, ਸਦਗੁਣ ਕੋ ਸੁਰ ਭਿਖ ਕਰਿਓ, ਜਿੰਨੇ ਦੈਵੀ ਗੁਣ ਹੈ ਸਤ ਸਤ ਸੰਤੋਖ ਦਇਆ ਧਰਮ ਖਿਮਾ ਵਿਚਾਰ, ਤੇ ਜਿੰਨੇ ਸਤਗੁਣ ਦੈਵੀ ਗੁਣ ਹੈ ਇਹਨਾਂ ਦਾ ਮਹਾਰਾਜ ਨੇ ਕਹਿੰਦੇ ਸਵਰ ਭਿਖ ਕਰ ਦਿੱਤਾ, ਚੰਗਾ ਸਮਾਂ ਲਗਾ ਦਿੱਤਾ ਹੈ, ਇਹਨਾਂ ਦੀ ਬਹੁਲਤਾ ਹੋ ਰਹੀ ਹੈ। ਜਹ ਕਹ ਇਨ ਕੋ ਨਾਮ, ਜਿੱਥੇ ਕਿੰਨੇ ਇਹਨਾਂ ਦਾ ਨਾਮ ਲਿਆ ਜਾ ਰਿਹਾ, ਦੈਵੀ ਗੁਣ ਕੋਈ ਸੰਤੋਖੀ ਹੈ, ਕੋਈ ਤੀਰਧਾਰੀ ਹੈ, ਕੋਈ ਖਿਮਾ ਵਾਲਾ ਹੈ, ਕੋਈ ਸ਼ਾਂਤ ਸ਼ਾਂਤ ਚਿੱਤ ਹੈ। ਅਵਗੁਣ ਕੋ ਦੁਰਭਿਖ ਪਾਰਿਓ, ਜਿੰਨੇ ਮਾੜੇ ਅਵਗੁਣ ਹੈ ਉਹਨਾਂ ਦਾ ਤਾਂ ਕਹਿੰਦੇ ਕਾਲ ਹੀ ਪੈ ਗਿਆ ਗੁਰੂ ਰਾਮਦਾਸ ਸਾਹਿਬ ਜੀ ਦੇ ਸਮੇਂ। ਰਾਜਤ ਸਤਿਗੁਰ ਰਾਮ, ਕਿਉਂ ਗੁਰੂ ਰਾਮਦਾਸ ਸਾਹਿਬ ਸਤਿਗੁਰੂ ਰਾਮ ਵਾਂਗ ਰਾਜਾ ਰੂਪ ਹੋ ਕੇ ਬੋਲ ਸੋਭਦੇ ਹਨ। ਮਾਇਆ ਅਲਬਾ ਲਤ ਰਹਿ ਹੈ, ਮਾਇਆ ਅਲਬਾਲਤ ਰਹਿ, ਅਲਬਾਲਤ ਅਲਬਾਲਤ ਰਹਿ, ਜਿਹੜੀ ਮਾਇਆ ਹੈ ਉਹ ਤਾਂ ਮਹਾਰਾਜ ਦੇ ਪਾਸੇ ਹਰ ਪਾਸੇ ਘੇਰਾ ਪਾ ਕੇ ਰਹਿੰਦੀ, ਚਾਰ ਚੁਫੇਰੇ ਮਾਇਆ ਰਹਿੰਦੀ, ਜਿੱਧਰ ਜਾਂਦੇ ਉੱਧਰ ਹੀ ਮੱਥੇ ਟੇਕਦੀ ਹੈ, ਸੰਗਤਾਂ ਮਾਇਆ ਸੁੱਤੀ ਤੁਰੇ ਜਾਂਦੇ ਹੈ। ਜਿਵੇਂ ਹਰਿਮੰਦਰ ਸਾਹਿਬ ਜਾਈਏ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਵਿੱਚ, ਚਾਰ ਚੁਫੇਰੇ ਤੋਂ ਮਾਇਆ ਵਰਸਦੀ ਹੈ, ਪਿਛਲੇ ਤਰਫ ਜਿੱਧਰ ਗ੍ਰੰਥੀ ਸਾਹਿਬਾਨ ਬੈਠਾ ਉੱਧਰ ਵੀ ਮਾਇਆ ਵਾਲੇ ਫੁੱਲ ਲਈ ਫੈਦੇ, ਹੋਰ ਪ੍ਰਸ਼ਾਦ ਰਵਾਲੇ ਮਾਇਆ, ਇਹ ਦਰਸਾਨ ਖਜਾਈਏ ਉੱਥੇ ਵੀ। ਚਾਰ ਸਵੇਰੇ ਜਿਹੜੀ ਮਾਇਆ ਗੁਰੂ ਮਹਾਰਾਜ ਦੇ ਫਿਰ ਰਹੀ ਹੈ, ਨਿਤ ਅਲੇਪ ਨਿਸ਼ਕਾਮ, ਫਿਰ ਉਸ ਮਾਇਆ ਵਿੱਚ ਹਮਾਰਾ ਮਹਾਰਾਜ ਕਹਿੰਦੇ ਨਿਰਲੇਪ ਰਹਿੰਦੇ ਹੈ। ਕਿਤੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਦੇਖਿਆ ਮਾਇਆ ਚੁੱਕਦੇ ਹਰਿਮੰਦਰ ਵਿੱਚੋਂ, ਬਾਕੀ ਭਾਈ ਜੀ ਦੇ ਤੁਰੇ ਦੀ ਦੇਹ ਚੁੱਕੀ ਤੁਰੇ ਜਾਂਦੇ, ਗਿਣੀ ਜਾਂਦੇ, ਲਈ ਹੋ ਜਾਂਦੇ, ਮਹਾਰਾਜ ਜੀ ਕੁਛ ਗ੍ਰਹਿਣ ਕਰਦੇ। ਉਹ ਕਹਿੰਦੇ ਮਾਇਆ ਵਿੱਚ ਰਹਿੰਦੇ ਗੁਰੂ ਰਾਮਦਾਸ ਸਾਹਿਬ ਜੀ ਨਿਰਲੇਪ ਹੈ, ਅਤੇ ਫਿਰ ਨਿਸ਼ਕਾਮ ਵੀ ਇਹ ਕਾਮਨਾ ਵੀ ਕੋਈ ਨਹੀਂ ਹੈ ਵੀ ਸਾਨੂੰ ਕੋਈ ਆ ਕੇ ਮੱਥਾ ਉਹਨੇ ਕਿਉਂ ਨਹੀਂ ਟੇਕਿਆ, ਉਹ ਨਹੀਂ ਟੇਕਿਆ ਹੈ, ਨਹੀਂ ਤਾਂ ਹੁੰਦਾ ਵੀ ਬਾਕੀ ਤਾਂ ਆ ਗਏ, ਫਲਾਨਾ ਨਹੀਂ ਜੇ ਆਇਆ ਹੈ, ਉਹ ਨਹੀਂ ਜੇ ਮੇਰਾ ਸਿੱਖ ਬਣਿਆ ਹੈ, ਉਹਨੂੰ ਆਪਾਂ ਕਾਬੂ ਕਰਨਾ ਹੈ। ਇਸ ਤਰ੍ਹਾਂ ਦੀ ਕੋਈ ਕਾਮਨਾ ਨਹੀਂ, ਨਿਸ਼ਕਾਮ ਗੁਰੂ ਮਹਾਰਾਜ ਜੀ ਕਹਿੰਦੇ ਰਹਿ ਰਹੇ ਹੈ। ਕਾਟਤ ਬੰਧਨ ਜਨੋ ਕੇ, ਫਿਰ ਵੀ ਨਿਸ਼ਕਾਮ ਹੋ ਕੇ ਮਾਇਆ ਤੋਂ ਨਿਰਲੇਪ ਹੋ ਕੇ ਕੁਝ ਨਾ ਲੈ ਕੇ ਜਿਹੜੇ ਦਾਸ ਹਨ ਗੁਰਸਿੱਖ ਉਹਨਾਂ ਦੇ ਮੋਹ ਮਮਤਾ ਦੇ ਬੰਧਨਾਂ ਨੂੰ ਕੱਟ ਰਹੇ ਆਪ ਜੀ। ਰਾਜਤ ਸਤਿਗੁਰ ਰਾਮ, ਕਿਉਂ ਸਤਿਗੁਰੂ ਰਾਮਦਾਸ ਸਾਹਿਬ ਜੀ ਰਾਮ ਵਾਂਗ ਕਹਿੰਦੇ ਰਾਜਾ ਰੂਪ ਹੋ ਕੇ ਬਿਰਾਜਦੇ। ਜਲ ਮਹਿ ਰਾਖੇ ਸ਼ੁਸ਼ਕ ਪਟ, ਗੁਰੂ ਰਾਮਦਾਸ ਸਾਹਿਬ ਜੀ ਨੇ ਜਿਵੇਂ ਕੋਈ ਪਾਣੀ ਦੇ ਵਿੱਚ ਸੁੱਕੇ ਵਸਤਰ ਰੱਖੇ, ਕਿਉਂ ਪਦਾਰਥਾਂ ਰੂਪੀ ਪਾਣੀ ਬਹੁਤ ਹੈ, ਉਹਦੇ ਵਿੱਚ ਸਤਿਗੁਰੂ ਜੀ ਨੇ ਆਪਣੇ ਜਿਹੜੇ ਬਸਤਰ ਕਹਿੰਦੇ ਸੁੱਕੇ ਰੱਖੇ ਆ, ਮਨ ਰੂਪੀ ਬਸਤਰ ਨੂੰ ਭੋਰਾ ਵੀ ਪਦਾਰਥਾਂ ਦੀ ਸਲਾਹ ਨਹੀਂ ਲੱਗਣ ਦਿੱਤੀ, ਭੋਰਾ ਮਾਤਰ ਗੁਰੂ ਰਾਮਦਾਸ ਦਾ ਜਦ ਮਨ ਪਦਾਰਥਾਂ ਵਿੱਚ ਖਚਤ ਨਹੀਂ, ਕਿਉਂ ਕਹਿੰਦੇ ਮਨ ਰੂਪੀ ਬਸਤਰ ਨੂੰ ਜਲ ਪਦਾਰਥਾਂ ਰੂਪੀ ਜਲ ਵਿੱਚ ਖੁਸ਼ਕ ਰੱਖਿਆ ਹੈ। ਵਿੱਚ ਸੁਰਮੇ ਨਹਿਰ ਸ਼ਾਮ, ਇਸੇ ਤਰ੍ਹਾਂ ਜਿਵੇਂ ਸੁਰਮੇ ਦੇ ਕਾਲਖ ਵਿੱਚ ਰਹੇ ਉਹਨੂੰ ਕਾਲਖ ਨਾ ਲੱਗਣ ਦੇਵੇ, ਸੰਸਾਰ ਰੂਪੀ ਜਿਹੜਾ ਸੁਰਮੈ ਕਾਲਖ ਦਾ ਘਰ ਹੈ ਇਹਦੇ ਵਿੱਚ ਗੁਰੂ ਮਹਾਰਾਜ ਨੇ ਸ਼ਿਆਮਤਾ ਨਹੀਂ ਕਾਲਖ ਨਹੀਂ ਦਾਗ ਨਹੀਂ ਲੱਗਣ ਦਿੱਤਾ ਹੈ। ਅਦਭੁਤ ਮਹਿਦ ਚਰਿੱਤਰ ਜਿਸ, ਜਿਸ ਗੁਰੂ ਰਾਮਦਾਸ ਸਾਹਿਬ ਦੇ ਜਿਹੜੇ ਚਰਿੱਤਰ ਹਨ ਕੌਧ ਹਨ ਉਹ ਮਹਿਤ ਕੀ ਮਹਾਨ ਅਦਭੁਤ ਕੀ ਹੈ ਚਰ ਜਹਾਨ ਰਾਜਤ ਸਤਿਗੁਰ ਰਾਮ ਸਤਿਗੁਰੂ ਰਾਮਦਾਸ ਸਾਹਿਬ ਜੀ ਰਾਮ ਵਾਂਗੂ ਕਹਿੰਦੇ ਰਾਜਾ ਰੂਪ ਹੋ ਕੇ ਰਾਜ ਦੇ ਬਰਾਜ ਦੇ ਸੋ ਵਧੇ ਹੈ ਪਠ ਹੈ ਜੋ ਬੀਸੀ ਦੋਹਰੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਜੋ ਗੁਰੂ ਰਾਮਦਾਸ ਸਾਹਿਬ ਜੀ ਦੀ ਮਹਿਮਾ ਵਿੱਚ ਮੈਂ ਵੀ ਦੋਹਰੇ ਲਿਖੇ ਨੂੰ ਜਿਹੜਾ ਕੋਈ ਪੜ੍ਹੇਗਾ ਨਿਤਾ ਪ੍ਰਤੀਕਾਰ ਨੇਮ ਹਮੇਸ਼ਾ ਕਹਿੰਦੇ ਨੇਮ ਕਰਕੇ ਨਿਯਮ ਕਰਕੇ ਵੀ ਦੋਹਰਾ ਨੂੰ ਪੜ੍ਹੇਗਾ ਮਨ ਬਾਂਛਤ ਫਲ ਦੇਤ ਗੁਰ ਗੁਰੂ ਰਾਮਦਾਸ ਸਾਹਿਬ ਜੀ ਉਹਨੂੰ ਵੀ ਮਨ ਭਾਉਂਦਾ ਫਲ ਦੇ ਦੇਣਗੇ ਸੁੱਤ ਬਿੱਤ ਆਦਿਕ ਛੇਮ ਪੁੱਤਰ ਦੀ ਕਾਮਨਾ ਹੋਵੇ ਤੇ ਬਿਰਤਨ ਦੀ ਲੋਕ ਕਾਮਨਾ ਹੋਵੇ ਛੇ ਮੁਕਤੀ ਦੀ ਇੱਛਾ ਹੋਵੇ ਤਿੰਨੇ ਉਹਨੂੰ ਕਹਿੰਦੇ ਪ੍ਰਾਪਤ ਹੋ ਜਾਣ ਜੇ ਜੋ ਗੁਰੂ ਰਾਮਦਾਸ ਦੀ ਮਹਿਮਾ ਦਾ ਏ ਵੀ ਦੋਰੇ ਪੜੇਗਾ ਚੌਪਈ ਸਭ ਸੰਗਤ ਮਹਿ ਬੈਠ ਸੁਹਾਵਤ ਕਵੀ ਜੀ ਕਹਿੰਦੇ ਸਾਰੀਆਂ ਸੰਗਤਾਂ ਵਿੱਚ ਬੈਠ ਕੇ ਗੁਰੂ ਰਾਮਦਾਸ ਸਾਹਿਬ ਜੀ ਸੁਣਦੇ ਹਨ ਜਿਮ ਮੁਨ ਮਹਿ ਰਗ ਬਰ ਛਬ ਪਾਵਤ ਜਿਵੇਂ ਕਹਿੰਦੇ ਸਮੂਹ ਮੁਨੀਆਂ ਦੇ ਵਿੱਚ ਰਾਮ ਜੀ ਬੜੀ ਛਵੀ ਪਾਉਂਦੇ ਸੀ ਪੰਚਵਟੀ ਵਾਲੀ ਜਗ੍ਹਾ ਉਪਦੇਸ਼ ਹੈ ਸਿੱਖਣ ਸੁਖ ਇਸ਼ਟ ਗੁਰੂ ਮਹਾਰਾਜ ਜੀ ਜਿਹੜਾ ਕੋਈ ਸੁਖ ਹੈ ਤੇ ਇਸ ਤਰ੍ਹਾਂ ਪਿਆਰ ਹੈ ਵਾਹਿਗੁਰੂ ਦਾ ਉਪਦੇਸ਼ ਦਾ ਉਪਦੇਸ਼ ਦਿੰਦੇ ਹਨ ਸੁਖਦਾਈ ਤੇ ਪਿਆਰਾ ਉਪਦੇਸ਼ ਦਿੰਦੇ ਆਪ ਜੀ ਗੁਰਸਿੱਖਾਂ ਨੂੰ ਰਾਮ ਸਭਾ ਮਹਿ ਜਥਾ ਵਿਸ਼ਿਸ਼ਟ ਇਸ ਤਰ੍ਹਾਂ ਰਾਮ ਜੀ ਦੀ ਸਭਾ ਦੇ ਵਿੱਚ ਬੈਠ ਕੇ ਵਿਸ਼ਿਸ਼ਟ ਜੀ ਸਭ ਨੂੰ ਸੁਭ ਉਪਦੇਸ਼ ਦਿੰਦੇ ਸੀ ਅਯੋਗ ਵਿਸ਼ਿਸ਼ਟ ਉੱਥੇ ਹੀ ਹੋਂਦ ਵਿੱਚ ਆਇਆ ਹੈ ਸੰਤ ਬਿਲੋਕਤ ਆਨੰਦ ਬਿਲੰਦ ਜਿਹੜੇ ਸੰਤ ਮਹਾਤਮਾ ਵੇਖ ਵੇਖ ਕੇ ਗੁਰੂ ਰਾਮਦਾਸ ਜੀ ਬੜੇ ਆਨੰਦ ਖੁਸ਼ ਹੋ ਰਹੇ ਬ੍ਰਿੰਦ ਚਕੋਰ ਮਨਿੰਦ ਸੋ ਚੰਦ ਜਿਵੇਂ ਕਹਿੰਦੇ ਬਹੁਤੀਆਂ ਚਕੋਰਾਂ ਹੁਣ ਉਹ ਚੰਦਰਮਾ ਨੂੰ ਵੇਖ ਕੇ ਖੁਸ਼ ਹੁੰਦੀਆਂ ਗੁਰਸਿੱਖ ਚਕੋਰਾਂ ਵਾਂਗ ਗੁਰੂ ਰਾਮਦਾਸ ਸਾਹਿਬ ਦੀ ਪੂਰਨਮਾਸੀ ਦੇ ਚੰਦਰਮਾ ਵਾਂਗ ਹੈ ਵੇਖ ਵੇਖ ਕੇ ਗੁਰਸਿੱਖ ਖੁਸ਼ ਹੋ ਰਹੇ ਇੱਕ ਟਕ ਲਾ ਕੇ ਦੇਖ ਰਹੇ ਉਦੈ ਹੋਤ ਸੂਰਜ ਜਿਮ ਆਵੈ ਕਹਿੰਦੇ ਜਿਹੜਾ ਸੂਰਜ ਆਕਾਸ਼ ਵਿੱਚ ਉਦੇ ਹੋਏ ਆਉਂਦਾ ਚੜੇ ਆਉਂਦਾ ਹੈ ਕਮਲ ਬਦਨ ਸਿੱਖਣ ਬਿਗਸਾਵੈ ਇਸ ਤਰ੍ਹਾਂ ਜਦੋਂ ਸੂਰਜ ਚੜ੍ਹਦਾ ਹੈ ਤੇ ਕਵਲ ਖਿੜ ਜਾਂਦੇ ਹਨ ਜਦੋਂ ਸੂਰਜ ਚੜ੍ਹ ਜਾਂਦਾ ਗੁਰੂ ਮਹਾਰਾਜ ਜੀ ਸਭਾ ਵਿੱਚ ਆ ਜਾਂਦੇ ਹਨ ਤੇ ਗੁਰਸਿੱਖਾਂ ਦੇ ਜਿਹੜੇ ਮੁੱਖ ਆ ਉਹਨੂੰ ਕਵਲ ਵਾਂਗੂ ਖਿਲਾ ਦਿੰਦੇ ਹਨ ਦਾਸਨ ਹਿਰਦੈ ਦੀਪ ਸਮ ਥਿਰੈ ਜੋ ਗੁਰੂ ਕੇ ਦਾਸ ਸਿੱਖ ਹੈ ਉਹਨਾਂ ਦੇ ਹਿਰਦਿਆਂ ਦੇ ਵਿੱਚ ਗੁਰੂ ਮਹਾਰਾਜ ਜੀ ਗਿਆਨ ਦੇ ਦੀਵੇ ਦੇ ਸਮਾਨ ਟਿਕ ਰਹੇ ਆਤਮ ਰਤਨ ਪਰਖ ਬੋ ਕਰੈ ਇਸ ਕਰਕੇ ਗੁਰੂ ਕੇ ਸਿੱਖ ਗਿਆਨ ਦੇ ਪ੍ਰਕਾਸ਼ ਨਾਲ ਆਤਮਾ ਰੂਪੀ ਜਿਹੜਾ ਰਤਨ ਉਹਦੀ ਪ੍ਰੀਖਿਆ ਕਰ ਰਹੇ ਕਿਰਪਾ ਦ੍ਰਿਸ਼ਟ ਜਿਸ ਮਾਥੇ ਹਾਥ ਹਾਂ ਕਿਰਪਾ ਭਰੀ ਨਿਗਾਹ ਅਸਵਾ ਜੀ ਦੇ ਮੱਥੇ ਉੱਪਰ ਹੱਥ ਰੱਖ ਦਿੰਦੇ ਮੇਰ ਭਰਿਆ ਮੇਰ ਭਰੀ ਨਿਗਾਹ ਕਰ ਦਿੰਦੇ ਜਾਂ ਮੇਰ ਭਰਿਆ ਹੱਥ ਰੱਖ ਦਿੰਦੇ ਬਨ ਹੇਮ ਆਏ ਪਾਇਸ ਸਾਥ ਪਾਰਸ ਸਾਥ ਪਾਰਸ ਦੀ ਵੱਟੀ ਦੇ ਨਾਲ ਛੋ ਕੇ ਸੋਨਾ ਬਣ ਜਾਂਦਾ ਲੋਹਾ ਇਸ ਤਰ੍ਹਾਂ ਗੁਰੂ ਮਹਾਰਾਜ ਦੇ ਨਾਲ ਸ਼ੋਕ ਜਿਹੜਾ ਲੋਹੇ ਵਰਗਾ ਕੋਈ ਨਿਕੰਮਾ ਮਨ ਹੈ ਉਹ ਸੋਨੇ ਵਰਗਾ ਕੀਮਤੀ ਸ਼ੁੱਧ ਬਣ ਜਾਂਦਾ ਹੈ ਬਾਵਨ ਚੰਦਨ ਡਿੱਡ ਤਰ ਜੈਸੇ ਬਾਵਨ ਚੰਦਰ ਢਿੱਗ ਤਰ ਜੈਸੇ ਕੋਈ ਬਾਵਨ ਚੰਦਨ ਦੇ ਦਰਖਤ ਦੇ ਕੋਲ ਉਹ ਬਿਰਸ਼ੇ ਟਕ ਪਲਾਦਕ ਵੀ ਰੰਡਾਦਕ ਵੀ ਮੁਕਤ ਸਰੂਪ ਸਮੀਪੀ ਤੈਸੇ ਉਹ ਚੰਦਨ ਨਿਕਟ ਸਭ ਚੰਦਨ ਹੋ ਗਿਆ ਵੀ ਚੰਦਨ ਦੇ ਨੇੜੇ ਜਿਹੜੇ ਹੁੰਦੇ ਉਹ ਸਾਰੇ ਚੰਦਨ ਦਾ ਹੀ ਦਰਖਤ ਬਣ ਜਾਂਦੇ ਉਹਨਾਂ ਦੇ ਵਿੱਚੋਂ ਵੀ ਖੁਸ਼ਬੂਆਂ ਮਹਿਕਾਂ ਮਾਰਨੀਆਂ ਸ਼ੁਰੂ ਹੋ ਜਾਂਦੀਆਂ ਇਸ ਤਰ੍ਹਾਂ ਜਿਹੜੇ ਗੁਰੂ ਮਹਾਰਾਜ ਦੇ ਕੋਲ ਹੁੰਦੇ ਹਨ ਉਹਨਾਂ ਨੂੰ ਉਹ ਵੀ ਮੁਕਤ ਸਰੂਪ ਹੀ ਹੋ ਜਾਂਦੇ ਹੈ ਮੁਕਤੀ ਸਹਿਤ ਹੋ ਜਾਂਦੇ, ਬੰਧਨਾਂ ਤੋਂ ਆਜ਼ਾਦ ਹੋ ਜਾਂਦੇ ਹਨ। ਕਿਤਕ ਸਮਾਂ ਬੀਤਿਓ ਇਸ ਰੀਤ, ਗੁਰੂ ਰਾਮਦਾਸ ਸਾਹਿਬ ਨੂੰ ਗੁਰਤਾ ਗੱਦੀ ਦੇ ਤਖ਼ਤ ਉੱਪਰ ਬੈਠਿਆ ਜਦੋਂ ਕੁਝ ਸਮਾਂ ਲੰਘਿਆ ਹੈ, ਸਭ ਤੇ ਰਹਿ ਉਦਾਸ ਪ੍ਰਭ ਪ੍ਰੀਤ, ਫਿਰ ਵੀ ਸਭ ਪਾਸੇ ਤੋਂ ਪ੍ਰਭਾਵ ਰਹਿੰਦੇ ਹੈ, ਪਰ ਪ੍ਰਭੂ ਨਾਲ ਪ੍ਰੀਤੀ ਕਰਦੇ ਹੈ ਜ਼ਿਆਦਾ। ਚਤੁਰਥ ਗੁਰੂ ਭਇਓ ਸਿੱਧ ਜਾਣਿਓ, ਜਿਹੜੇ 84 ਸਿੱਧ ਹੈ ਇਹਨਾਂ ਨੇ ਜਾਣਿਆ ਵੀ ਗੁਰੂ ਅਮਰਦਾਸ ਸਾਹਿਬ ਜੀ ਤੋਂ ਬਾਅਦ ਹੁਣ ਗੁਰੂ ਰਾਮਦਾਸ ਸਾਹਿਬ ਜੀ ਚੌਥਾ ਸਰੂਪ ਹੋ ਗਏ ਹਨ। ਹੇਤ ਪਰਖ ਬੇ ਆਵਨ ਠਾਣਿਓ, ਇਹ ਗੁਰੂ ਰਾਮਦਾਸ ਸਾਹਿਬ ਦੀ ਜਾ ਕੇ ਵੀ ਪ੍ਰੀਖਿਆ ਕਰੀਏ। 84 ਸਿੱਧਾਂ ਨੇ ਆਉਣਾ ਕੀਤਾ ਗੋਇੰਦਵਾਲ ਸਾਹਿਬ ਵਿਖੇ, ਜਿਮ ਤੀਰਥ ਪਰ ਯਾਤਰੀ ਆਵੇ, ਜਿਵੇਂ ਕੋਈ ਨਵਾਂ ਤੀਰਥ ਪ੍ਰਗਟ ਹੋ ਜਾਏ ਨਾ, ਤੇ ਉੱਥੇ ਤੀਰਥ ਫਿਰ ਯਾਤਰੀ ਲੋਕ ਆ ਵੀ ਨਵਾਂ ਤੀਰਥ ਬਣਿਆ ਵੀ ਯਾਤਰਾ ਕਰਕੇ ਆਈਏ, ਮੱਥਾ ਟੇਕ ਕੇ ਆਈਏ। ਜਿਵੇਂ ਨਵੇਂ ਤੀਰਥ ਤੇ ਕਹਿੰਦੇ ਯਾਤਰਾ ਕਰਨ ਲਈ ਯਾਤਰੀ ਚੱਲ ਕੇ ਆਉਂਦੇ ਹੈ। ਗੁਰ ਤਨ ਸੁਣ ਤਿਮ ਸਿੱਧ ਸਭ ਧਾਵੈ, ਐਵੇਂ ਗੁਰੂ ਕਾ ਵੀ ਸਰੀਰ ਨਵਾਂ ਸੁਣ ਕੇ ਵੀ ਹੁਣ ਨਵੇਂ ਸਿੰਘਾਸਨ ਤੇ ਬੈਠ ਗਏ ਆ ਵੀ ਆਪਾਂ ਚੱਲੀਏ, ਦਰਸ਼ਨ ਕਰੀਏ, ਪ੍ਰੀਖਿਆ ਕਰੀਏ, ਸਿੱਧ ਸੁਣ ਕੇ ਆਉਂਦੇ ਹੈ। ਗੁਰ ਨਾਨਕ ਗਾਦੀ ਪਰ ਬੈਸੇ, ਆਪੋ ਵਿੱਚ ਹੀ ਕਹਿੰਦੇ ਵੀ ਹੁਣ ਗੁਰੂ ਰਾਮਦਾਸ ਸਾਹਿਬ ਜੀ ਗੁਰੂ ਨਾਨਕ ਦੇ ਗੁਰਤਾ ਗੱਦੀ ਦੇ ਤੱਕ ਉੱਪਰ ਬੈਠੇ ਨੇ। ਪੂਰ ਕੇ ਊਰ ਲਖ ਹੈ ਅਬ ਤੈਸੇ, ਆਪਾਂ ਹੁਣ ਉਸੇ ਤਰ੍ਹਾਂ ਜਾਣ ਲਈ ਵੇ ਗੁਰੂ ਨਾਨਕ ਸਾਹਿਬ ਜੰਗ ਪੂਰਾ ਹੀ ਹੈ ਵੀ ਗੁਰੂ ਰਾਮਦਾਸ ਸਾਹਿਬ ਜੀ ਉਹਨਾਂ ਤੋਂ ਉਰ ਕੀ ਘੱਟ ਹਨ, ਖਾਲੀ ਹਨ, ਨਿਉਣ ਹਨ। ਸਤਿਗੁਰ ਸਭਾ ਵਿਖੇ ਸਭ ਆਏ, ਜਿੰਨੇ 84 ਸਿੱਧ ਸਾਰੇ ਦੇ ਸਾਰੇ ਗੁਰੂ ਰਾਮਦਾਸ ਸਾਹਿਬ ਜੀ ਦੀ ਸਭਾ ਵਿੱਚ ਹੀ ਆ ਗਏ। ਬ੍ਰਿੰਦ ਆਦੇਸ਼ ਆਦੇਸ਼ ਅਲਾਏ, ਸਾਰਿਆਂ ਨੇ ਆਉਂਦਿਆਂ ਸਾਰ ਆਦੇਸ਼ ਹੋਵੇ, ਨਮਸਕਾਰ ਹੋਵੇ, ਉਹ ਕਿਹਾ ਕੁਸ਼ਲ ਬੂਝ ਸ੍ਰੀ ਪ੍ਰਭ ਸਨ ਮਾਨੇ, ਗੁਰੂ ਮਹਾਰਾਜ ਨੇ ਸੁਖ ਸ਼ਾਂਤ ਰਾਜੀ ਖੁਸ਼ੀ ਪੁੱਛ ਕੇ ਇਹਨਾਂ ਦਾ ਸਨਮਾਨ ਕੀਤਾ। ਨਿਕਟ ਬਿਠਾਏ ਹੇਰ ਹਰ ਖਾਨੇ, ਜਦੋਂ ਕੋਲ ਜੇ ਬਿਠਾ ਲਏ ਹੈ ਵੇਖ ਕੇ ਬਹੁਤ ਖੁਸ਼ ਹੋਏ। ਪਰਖਣ ਕਾਰਨ ਚਰਚਾ ਰੀਤ, ਗੁਰੂ ਰਾਮਦਾਸ ਸਾਹਿਬ ਦੀ ਪ੍ਰੀਖਿਆ ਕਰਨ ਵਾਸਤੇ ਫਿਰ ਜਿਵੇਂ ਚਰਚਾ ਦੀ ਰੀਤੀ ਹੁੰਦੀ, ਮਰਿਆਦਾ ਹੁੰਦੀ ਹੈ। ਬੋਲੇ ਜੇ ਮੁਖ ਸਿੱਧ ਬਨੀਤ, ਇਹਨਾਂ ਵਿੱਚੋਂ ਮੁਖੀ ਮੁਖੀ ਸਿੱਧ ਸੀ, ਉਹ ਬੇਨਤੀ ਪੂਰਵਕ ਬਚਨ ਬੋਲੇ ਹੈ ਗੁਰੂ ਰਾਮਦਾਸ ਸਾਹਿਬ ਜੀ ਦੇ। ਸ੍ਰੀ ਗੁਰ ਤੁਮਰੀ ਸੰਗਤ ਵਿਖੇ, ਇਹ ਸਵਾਏ ਮਾਨ ਗੁਰੂ ਰਾਮਦਾਸ ਸਾਹਿਬ ਜੀ ਤੁਹਾਡੀ ਜਿੰਨੀ ਵੀ ਸਿੱਖ ਸੰਗਤ ਹੈ। ਨਹ ਅਸ਼ਟਾਂਗ ਯੋਗ ਕਹਿੋ ਸਿੱਖ ਸਿੱਖਾ, ਯੋਗ ਦੇ 8 ਅੰਗ ਹੈ ਨਾ, ਉਹਨੂੰ ਨਹੀਂ ਇਹ ਸਿੱਖਦੀ ਹੈ। ਮਨ ਥਿਰ ਹੋਹਿ ਨਾ ਯੋਗ ਬਹੀਨੇ, ਜਿਹੜਾ ਜਮ ਨੇਮ ਧਾਰਨਾ ਧਿਆਨ ਸਮਾਧੀ 8 ਯੋਗ ਹੈ, ਹਿੱਸੇ ਇਹਦੇ ਭਾਗ ਹਨ। ਤੇ ਮਹਾਰਾਜ ਇਹ 8 ਜਿਹੜੇ ਯੋਗ ਦੇ ਹਿੱਸੇ, ਇਹਦੇ ਕੀਤੇ ਬਗੈਰ ਤਾਂ ਮਨ ਨੀ ਟਿਕਦਾ ਹੈ। ਮਨ ਥਿਰ ਬਿਨ ਨਹਿ ਆਤਮ ਚੀਨੇ, ਇਹ ਮਨ ਨਾ ਟਿਕੇ, ਟਿਕੇ ਤੋਂ ਬਗੈਰ ਜਿਹੜਾ ਆਪਣਾ ਆਤਮਾ ਉਹਨੂੰ ਨੀ ਜਾਣ ਸਕੀਦਾ ਹੈ। ਆਤਮ ਜਾਣੇ ਬਿਨਾ ਨ ਜੁਗਤ, ਜਿਹੜਾ ਆਪਣਾ ਆਤਮਾ ਉਹਨੂੰ ਜਾਣੇ ਤੋਂ ਬਗੈਰ ਪਰਮੇਸ਼ਰ ਵਿੱਚ ਨੀ ਜੁੜਿਆ ਸਜਾ ਸਕਦਾ ਹੈ। ਜੁਗਤ ਬਿਨਾ ਕਿਮ ਹੋਹਿ ਨ ਮੁਕਤ, ਪਰਮੇਸ਼ਰ ਵੀ ਜੁੜੇ ਤੋਂ ਬਗੈਰ ਕਿਵੇਂ ਵੀ ਮੁਕਤੀ ਨੀ ਪ੍ਰਾਪਤ ਹੋ ਸਕਦੀ ਹੈ। ਮੁਕਤ ਬਿਨਾ ਬੰਧਨ ਮਹਿ ਰਹੈ, ਇੰਨਾ ਚਿਰ ਮਨੁੱਖ ਮੁਕਤ ਨਹੀਂ ਹੁੰਦਾ, ਮੁਕਤ ਹੋਏ ਤੋਂ ਬਗੈਰ ਤੇ ਮੋਹ ਮਮਤਾ ਦੇ ਬੰਧਨਾਂ ਵਿੱਚ ਵੱਜਿਆ ਰਹਿੰਦਾ ਹੈ। ਤਉ ਗੁਰ ਸਿੱਖੀ ਮਹਿ ਕਿਆ ਲਹੈ, ਮਹਾਰਾਜ ਦੱਸੋ ਗੁਰੂ ਕੀ ਸਿੱਖੀ ਧਾਰਨ ਕਰਕੇ ਭਲਾ ਕੀ ਕੋਈ ਮਨੁੱਖ ਲੈ ਲੈ ਗਏ, ਇਸ ਨੂੰ ਕੁਝ ਨੀ ਲੱਗਣਾ। ਇਹ ਸ਼ੰਕਾ ਹਮਰੇ ਮਨ ਮਾਹੀ, ਇਹ ਸਤਿਗੁਰੂ ਰਾਮਦਾਸ ਸਾਹਿਬ ਜੀ ਇਹ ਜਿਹੜੀ ਸ਼ੰਕਾ ਸਾਡੇ ਮਨ ਵਿੱਚ ਬਣੀ ਹੋਈ ਹੈ। ਸਿੱਖੀ ਧਾਰ ਪਾਈਏ ਕੁਛ ਨਾਹੀ, ਗੁਰੂ ਨਾਨਕ ਦੀ ਸਿੱਖੀ ਕੋਈ ਧਾਰਨ ਕਰ ਲਏ ਉਹਦੇ ਵਿੱਚ ਉਹਨੂੰ ਕੁਝ ਨੀ ਲੱਭਦਾ, ਸਿੱਖੀ ਧਾਰ ਕੇ ਕੁਝ ਨੀ ਪਾਈਦਾ। ਸੁਣ ਸ੍ਰੀ ਸਤਿਗੁਰ ਉੱਤਰ ਦੀਨਸ, ਇਹ ਸਿੱਧਾਂ ਤੋਂ ਸੁਣ ਕੇ ਗੁਰੂ ਰਾਮਦਾਸ ਸਾਹਿਬ ਜੀ ਨੇ ਤਸੱਲੀ ਬਖਸ਼ ਫਿਰ ਜਵਾਬ ਦਿੱਤਾ। ਜੋਗ ਆਸਰੇ ਜਿਸ ਕੋ ਲੀਨਸ, ਮਹਾਰਾਜ ਕਹਿੰਦੇ ਸਿੱਧੋ ਜਿਸਨੇ ਜਿਹੜਾ ਤੁਹਾਡਾ ਯੋਗ ਹੈ ਜਿਸਨੇ ਉਹਦਾ ਆਸਰਾ ਲਿਆ ਹੈ, ਯੋਗ ਨੇ ਵੀ ਜਿਸਦਾ ਆਸਰਾ ਲਿਆ, ਨਾਮ ਦਾ ਆਸਰਾ ਹੀ ਲਿਆ ਨਾ ਯੋਗ ਨੇ, ਬਿਨ ਨਾਮੈ ਯੋਗ ਨਾ ਹੋਏ, ਨਾਮ ਤੋਂ ਬਗੈਰ ਤਾਂ ਜੁੜਨਾ ਨਹੀਂ ਹੋ ਸਕਦਾ ਹੈ। ਅੱਖਾਂ ਜੀਆਂ ਮੀਚ ਕੇ ਬਗਲੇ ਨੂੰ ਬੈਠੇ ਰਹੇ ਕੋਈ ਜੁੜ ਥੋੜ੍ਹਾ ਹੁੰਦਾ ਹੈ, ਅੱਖਾਂ ਬੰਦ ਕਰਕੇ ਨਾਮ ਵੀ ਜੁੜ ਜਾਏ ਫਿਰ ਯੋਗ ਹੈ। ਇਸ ਕਰਕੇ ਕਹਿੰਦੇ ਯੋਗ ਨੇ ਵੀ ਜਿਸ ਦਾ ਆਸਰਾ ਲਿਆ ਹੋਇਆ ਹੈ। ਸੋ ਸਤਨਾਮ ਹਮਾਰੇ ਮਤ ਹੈ, ਕਹਿੰਦੇ ਉਹ ਸਾਡੇ ਗੁਰੂ ਨਾਨਕ ਦੇ ਮਤ ਵੀ ਜਿਹੜਾ ਨਾਮ ਹੈਗਾ ਹੈ, ਨਾਮ ਤੋਂ ਬਗੈਰ ਪਰਮੇਸ਼ਰ ਵਿੱਚ ਨਹੀਂ ਜੁੜਿਆ ਜਾ ਸਕਦਾ ਹੈ। ਇਸ ਕਰਕੇ ਅਸ਼ਟਾਂਗ ਯੋਗ ਕਰਨ ਦੀ ਲੋੜ ਨਹੀਂ ਹੈ, ਨਾਮ ਦੁਆਰਾ ਜੁੜਿਆ ਜਾਂਦਾ ਹੈ। ਨਾਮ ਗੁਰੂ ਨਾਨਕ ਸਾਹਿਬ ਦੇ ਸਾਡੇ ਮਤ ਵਿੱਚ ਹੈਗਾ, ਨਾਮ ਦੁਆਰਾ ਜੁੜਦੇ ਹੈ ਗੁਰੂ ਕੇ ਸਿੱਖ ਪਰਮੇਸ਼ਰ ਵਿੱਚ। ਤਿਸ ਕੋ ਸਿਮਰਤ ਨਿਸ ਦਿਨ ਚਿਤ ਮੈਂ, ਉਸ ਨਾਮ ਨੂੰ ਜਿਹੜੇ ਗੁਰੂ ਕੇ ਸਿੱਖ ਹੈ, ਦਿਨ ਹੋਵੇ ਰਾਤ ਹੋਵੇ ਚਿਤ ਵੀ ਚੇਤੇ ਕਰੀ ਜਾਂਦੇ ਸਿਣੀ ਜਾਂਦੇ। ਪ੍ਰੇਮਾ ਭਗਤ ਜਾਗ ਜਬ ਆਵੇ ਹੈ, ਸਿਮਰਦਿਆਂ ਸਿਮਰਿਆਂ ਕਹਿੰਦੇ ਪ੍ਰੇਮਾ ਭਗਤੀ ਜਾਗ ਆਉਂਦੀ ਪ੍ਰਗਟ ਹੋ ਆਉਂਦੀ ਹੈ। ਅਪਰ ਵਸਤ ਮੈਂ ਬ੍ਰਿਤੀ ਨਾ ਲਿਆ ਲਾਵੇ, ਜਿਹੜੇ ਗੁਰੂ ਕੇ ਸਿੱਖ ਹੈ ਕਹਿੰਦੇ ਹੋਰ ਜਿਹੜੀਆਂ ਵਸਤੂਆਂ ਉਹਨਾਂ ਵਿੱਚ ਵਿਰਤੀ ਨਹੀਂ ਲਾਉਂਦੇ ਹਨ। ਨਿੱਧ ਸਿੱਧ ਬਹੁ ਅਜਮਤ ਦਿਖ ਰਾਲਵਤ, ਇਹ ਜਿਹੜੀਆਂ ਨੌ ਨਿਧੀਆਂ ਹਨ, 18 ਸਿੱਧੀਆਂ ਹਨ, ਇਸ ਤਰ੍ਹਾਂ ਕਹਿੰਦੇ ਜਦੋਂ ਇਹਨਾਂ ਦੀ ਪ੍ਰਾਪਤੀ ਹੋ ਜਾਂਦੀ ਹੈ, ਤੁਸੀਂ ਇਹਨਾਂ ਦੀਆਂ ਸ਼ਕਤੀਆਂ ਦਿਖਾਉਣ ਲੱਗ ਪੈਂਦੇ ਹੋ। ਨਿਜ ਕੀਰਤ ਜਗ ਵਿਖੇ ਵਧਾਵਤ, ਉਹਦੀਆਂ ਸਿੱਧੀਆਂ ਦਿਖਾ ਕੇ ਆਪਣੀ ਸੰਸਾਰ ਦੇ ਵਿੱਚ ਕੀਰਤੀ ਮਹਿਮਾ ਵਡਿਆਈ ਵਧਾਉਣੀ। ਤਿੰਨ ਕੋ ਛੋਰ ਨਾਮ ਬ੍ਰਿਤ ਅਟਕੀ, ਸਾਡੇ ਗੁਰੂ ਨਾਨਕ ਦੇ ਜਿਹੜੇ ਸਿੱਖ ਸੇਵਕ ਕਹਿੰਦੇ ਰਿੱਧੀਆਂ ਸਿੱਧੀਆਂ ਨੂੰ ਦੁਆਰਾ ਲੋਕਾਂ ਨੂੰ ਮਗਰ ਲਾਉਣਾ ਛੱਡ ਕੇ ਉਹ ਨਾਮ ਦੇ ਵਿੱਚ ਹੀ ਕਹਿੰਦੇ ਉਹਨਾਂ ਦੀ ਬਿਰਤੀ ਰੁਕੀ ਰਹਿੰਦੀ ਲੱਗੀ ਰਹਿੰਦੀ ਹੈ। ਭੂਲ ਜਾਤ ਸਭ ਹੀ ਸੁਧ ਘਟ ਕੀ, ਆਪਣੇ ਹਿਰਦੇ ਅੰਦਰ ਸਾਰੀ ਹੋਰ ਪਾਸੇ ਤੋਂ ਖਬਰਸਾਰ ਸੁਧ ਬੋਧੀ ਭੁੱਲ ਜਾਂਦੀ ਹੈ। ਏਕ ਰੰਗ ਮਹਿ ਰਪਿਉ ਰਹੰਤਾ, ਗੁਰਸਿੱਖਾਂ ਦਾ ਜਿਹੜਾ ਮਨ ਹੈ ਇੱਕ ਨਾਮ ਦੇ ਰੰਗ ਵਿੱਚ ਹੀ ਰਪਿਆ ਰਹਿੰਦਾ, ਲੀਨ ਹੋਇਆ ਰਹਿੰਦਾ ਹੈ। ਬ੍ਰਿਤ ਇਸ ਥਿਰਤਾ ਜਬ ਹੈ ਲਹੰਤਾ, ਕਹਿੰਦੇ ਇਸ ਤਰ੍ਹਾਂ ਜਿਹੜੀ ਬਿਰਤੀ ਦੀ ਇਸਤਰੀ ਪ੍ਰਾਪਤ ਹੁੰਦੀ, ਬਿਰਤੀ ਟਿਕ ਜਾਂਦੀ ਨਾਮ ਵਿੱਚ, ਪ੍ਰਭ ਕੀ ਕਿਰਪਾ ਹੋਏ ਤਤਕਾਲ, ਇਸ ਦੋਸੇ ਵੇਲੇ ਬੜੀ ਛੇਤੀ ਪਰਮੇਸ਼ਰ ਦੀ ਕਿਰਪਾ ਹੋ ਜਾਂਦੀ ਗੁਰਸਿੱਖ ਉੱਪਰ। ਹੋਏ ਆਵੇ ਤਬ ਗਿਆਨ ਸੁਖਾਲਾ, ਪ੍ਰਭੂ ਦੀ ਕਿਰਪਾ ਹੋਣੀ ਫਿਰ ਕਹਿੰਦੇ ਸੁਖ ਹੀ ਜਿਹੜਾ ਬ੍ਰਹਮ ਗਿਆਨ ਹੋਏ ਆਉਂਦਾ ਹੈ। ਆਤਮ ਗਿਆਨ ਅਚਲ ਜਬ ਪਾਵੇ ਹੈ, ਗੁਰੂ ਕਾ ਸਿੱਖ ਆਤਮਾ ਦਾ ਗਿਆਨ ਐਨ ਜਿਹੜਾ ਅਚਲ ਪਾ ਰਹਿੰਦਾ ਹੈ। ਰਜ ਮਹਿ ਸਰਪ ਜਗਤ ਲਖ ਪਾਵੇ, ਜਿਵੇਂ ਰੱਸੀ ਵਿੱਚ ਐਵੇਂ ਕਹਿੰਦੇ ਭੁਲੇਖੇ ਨਾਲ ਸੱਪ ਦਿਸਦਾ, ਇਸ ਤਰ੍ਹਾਂ ਸੰਸਾਰ ਨੂੰ ਉਹ ਜਾਣ ਪਾਉਂਦਾ ਵੀ ਇਹ ਪਰਮੇਸ਼ਰ ਵਿੱਚ ਹੀ ਆ ਮਾਇਆ ਵਿਦਿਆ ਦਾ ਹਨੇਰਾ ਕਰਕੇ ਸੰਸਾਰ ਦਿਸ ਰਿਹਾ ਹੈ ਸੱਪ ਵਾਂਗ। ਮ੍ਰਿਗ ਤ੍ਰਿਸ਼ਨਾ ਕੋ ਨੀਕੇ ਜਾਨੀ, ਜਿਵੇਂ ਕੋਈ ਕਹਿੰਦੇ ਜਿਹੜਾ ਮ੍ਰਿਗ ਤ੍ਰਿਸ਼ਨਾ ਦਾ ਦਲ ਹੈ ਉਹਨੂੰ ਚੰਗੀ ਤਰ੍ਹਾਂ ਜਾਣ ਲਵੇ। ਨਹਿ ਦੌੜਹਿ ਮ੍ਰਿਗ ਮਨ ਹਿਤ ਪਾਨੀ, ਰੇਤਾ ਨੀ ਹਰਨ ਦੌੜਨ ਦਾ ਵੀ, ਇਹ ਤਾਂ ਰੇਤਿਆਂ ਦਾ ਟਿੱਬਾ, ਰੇਤਾ ਚਮਕਦਾ। ਇਸੇ ਤਰ੍ਹਾਂ ਜਿਹੜਾ ਗੁਰਸਿੱਖ ਦਾ ਮਨ ਹੈ ਹਰਨ ਵਾਂਗ, ਇਹ ਜਿਹੜਾ ਪਦਾਰਥਾਂ ਰੂਪੀ ਪਾਣੀ ਹੈ ਨਾ, ਰੇਤੇ ਵਾਂਗ ਹੈ, ਰੇਤੇ ਹੀ ਉੱਡ ਰਿਹਾ, ਇਹਨੂੰ ਕਹਿੰਦੇ ਝੂਠਾ ਜਾਣ ਲੈਂਦਾ ਹੈ। ਭਾਵਾ ਭਾਵਾ ਬਿਲਾਵਹ ਸਾਰੋ, ਮਨ ਰੂਪੀ ਜਿਹੜਾ ਹਰਨ ਹੈ ਇਹ ਪਦਾਰਥਾਂ ਰੂਪੀ ਪਾਣੀ ਵਾਸਤੇ ਨਹੀਂ ਭਜਦਾ ਮਾਰੂ ਥਲ ਸੰਸਾਰ ਵੱਲ ਨੂੰ। ਭਾਵਾ ਜਿਹੜਾ ਹੋਣਾ ਹੈ, ਭਾਵਾ ਜਿਹੜਾ ਨਾ ਹੋਣਾ ਹੈ, ਇਹ ਸੰਸਾਰ ਦਾ ਹੋਣਾ ਜਾਂ ਨਾ ਹੋਣਾ, ਇਹ ਸਾਰਾ ਹੀ ਉਹਨਾਂ ਦਾ ਬਿਲਾ ਜਾਂਦਾ, ਭਾਵ ਹੋ ਜਾਂਦਾ ਹੈ। ਨਿਜ ਸਰੂਪ ਹੀ ਲਖ ਹੈ ਪਸਾਰੋ, ਆਪਣੇ ਸਰੂਪ ਦਾ ਹੀ ਸਾਰਾ ਪਸਾਰ ਦਾ ਜਾਣਦੇ ਹਨ। ਐਸੇ ਪ੍ਰੇਮ ਭਗਤ ਮਹਿ ਹਮਰੇ, ਇਸ ਤਰ੍ਹਾਂ ਪ੍ਰੇਮਾ ਭਗਤੀ ਵੀ ਜੁੜ ਰਹਿਣ ਵਾਲੇ ਸਾਡੇ ਗੁਰਸਿੱਖ ਹਨ ਗੁਰੂ ਨਾਨਕ ਸਾਹਿਬ। ਇੱਕ ਚਿੱਤ ਸਤਿਆ ਨਾਮ ਕੋ ਸਿਮਰੇ, ਇੱਕ ਚਿੱਤ ਹੋ ਕੇ ਸਤਨਾਮ ਵਾਹਿਗੁਰੂ ਨੂੰ ਸਿਮਰਦੇ ਪ੍ਰੇਮ ਵਿਹੀਨ ਜੇ ਸਾਧਨ ਮੁਕਤ ਸਿੱਧੋ ਪ੍ਰੇਮ ਤੋਂ ਬਗੈਰ ਜਿਹੜੇ ਕੋਈ ਮੁਕਤੀ ਦੇਣ ਵਾਲੇ ਸਾਧਨ ਹਨ ਨਿਸ਼ਫਲ ਹੋਤ ਸੰਤ ਕੀ ਉਕਤ ਨਿਰਾਸ਼ੀ ਨੀ ਕਹਿੰਦੇ ਤਾਂ ਸੰਤਾਂ ਦਾ ਵੀ ਕਥਨ ਹੈ ਵੀ ਪ੍ਰੇਮ ਤੋਂ ਬਗੈਰ ਜਿਹੜੇ ਸਾਧਨ ਸਭ ਭੁੱਕੇ ਨਿਸ਼ਫਲ ਕੁਝ ਨਹੀਂ ਦਿੰਦੇ ਬਿਨਾਂ ਪ੍ਰੇਮ ਕਰ ਘਾਲ ਵਿਸਾਲਾ ਬਿਨਾਂ ਪ੍ਰੇਮ ਤੋਂ ਆਪਣੇ ਵੱਡੀ ਘਾਲਣਾ ਕਰੀ ਜਾਏ ਕੁਝ ਨਹੀਂ ਹੱਸ ਹੁੰਦਾ ਹੈ ਪ੍ਰੇਮ ਕਰਹਿ ਫਲ ਲਹਿ ਤਤਕਾਲਾ ਪ੍ਰੇਮ ਨਾਲ ਭਗਤੀ ਕਰੇ ਬੜੀ ਛੇਤੀ ਬ੍ਰਹਮ ਗਿਆਨ ਰੂਪੀ ਫਲ ਲੈ ਲੈਂਦਾ ਤੁਮਰੋ ਮਤ ਜੋ ਕਸ਼ਟ ਜੋਗ ਕੋ ਤੁਹਾਡਾ ਜਿਹੜਾ ਮਤ ਹੈ ਇਹ ਤਾਂ ਕਹਿੰਦੇ ਔਖੇ ਹੁਕ ਕਰੀਦਾ ਹੈ ਜੁੜੀਦਾ ਹੈ ਕਲ ਮਹਿ ਹੋਹਿ ਨ ਲਹਿ ਰੋਗ ਕੋ ਇਹ ਜਿਹੜਾ ਕਸ਼ਟ ਜੋਗ ਔਖੇ ਹੁਕ ਜੁੜਨਾ ਹੈ ਨਾ ਇਹ ਕਲ ਯੁਗ ਦੇ ਵਿੱਚ ਤਾਂ ਹੋ ਨਹੀਂ ਸਕਦਾ ਹੈ ਕਿਉਂਕਿ ਕਿਤਿਆਂ ਤਾਂ ਮਨੁੱਖ ਰੋਗ ਲੈਂਦਾ ਰੋਗੀ ਬਣ ਜਾਂਦਾ ਹੈ ਜੇ ਪੂਰਨ ਗੁਰ ਤੇ ਸਿੱਧ ਕਰ ਜੇ ਕੋਈ ਪੂਰਾ ਕਹਿੰਦੇ ਜੋਗੀ ਗੁਰੂ ਮਿਲ ਜਾਏ ਤੇ ਉਹਦੇ ਉੱਤੋਂ ਇਹ ਕਹਿੰਦੇ ਯੋਗ ਦੇ ਅੱਠ ਜੇ ਸਿੱਧ ਕਰ ਲੇ ਪ੍ਰਾਪਤ ਕਰ ਲੇ ਸਿੱਖ ਲਏ ਅਨਕ ਯਤਨ ਤੇ ਮਨ ਕੋ ਥਿਰੈ ਅਨੇਕਾਂ ਯਤਨਾਂ ਦੇ ਨਾਲ ਮਨ ਨੂੰ ਟਿਕਾਉਣਾ ਜਾ ਕਰੇ ਉਨ ਸਿੱਧਾ ਜਬ ਆਏ ਅਗਾਰੀ ਫਿਰ ਵੀ ਜਦੋਂ ਕਹਿੰਦੇ ਯੋਗ ਕਰਦਿਆਂ ਹੋਇਆ ਅਠੰਗ ਹਿੱਸਿਆਂ ਪੂਰਿਆਂ ਕਰਦਿਆਂ ਜਦੋਂ ਸਿੱਧਾ ਅੱਗੇ ਆ ਖੜਦੀਆਂ ਹਨ ਤਿੰਨ ਮੋਹ ਬਿਰ ਮੋਹ ਮਨ ਹਿਤਕਾਰੀ ਤੁਸੀਂ ਕਹਿੰਦੇ ਮਨ ਦੇ ਪ੍ਰੇਮੀ ਹੋ ਕੇ ਰਿਧੀਆਂ ਸਿਧੀਆਂ ਵਿੱਚ ਹੀ ਪਰਚ ਜਾਂਦੇ ਹੋ ਤਬ ਜਗ ਮਹਿ ਦਿਖ ਰਾਵਣ ਚਾਹੋ ਫਿਰ ਕਹਿੰਦੇ ਸੰਸਾਰ ਦੇ ਲੋਕਾਂ ਨੂੰ ਆਪਣੀਆਂ ਸਿਧੀਆਂ ਤੁਸੀਂ ਦਿਖਾਉਣਾ ਚਾਹੁੰਦੇ ਹੋ ਨਰ ਬਹੁ ਪੂਜੇ ਹਿਰਦਾ ਉਮਾਹੋ ਹਿਰਦੇ ਵਿੱਚ ਚਾਹੁੰਦੇ ਵੀ ਸਾਨੂੰ ਬਹੁਤੇ ਲੋਕ ਪੂਜਣ ਬਹੁਤੇ ਮੱਥੇ ਟੇਕਣ ਸਿੱਧਾ ਮੋਹ ਫਸ ਕੇ ਤਜ ਇਸ ਤਰ੍ਹਾਂ ਕਹਿੰਦੇ ਸਿੱਧਾਂ ਵਿੱਚ ਤੁਸੀਂ ਫਸ ਜਾਂਦੇ ਹੋ ਨਾਮ ਦਾ ਰਸਤਾ ਛੱਡੀ ਦਿੰਦੇ ਹੋ ਜਗਤ ਬਾਸ਼ਨਾ ਚਾਹਤ ਜਸ ਕੋ ਸੰਸਾਰ ਦੀ ਬਾਸ਼ਨਾ ਬਣ ਜਾਂਦੀ ਹੈ ਤੇ ਸੰਸਾਰ ਵਿੱਚ ਬਹੁਤਾ ਜਸ ਹੀ ਚਾਹੁੰਦੇ ਉਹ ਵੀ ਵਡਿਆਈ ਲੋਕ ਕਰੀ ਜਾਣ ਆਤਮ ਗਿਆਨੀ ਕਹਿ ਸਿੱਧ ਸਾਰੀ ਜਿਹੜਾ ਆਤਮਾ ਦਾ ਗਿਆਨ ਵਾਲਾ ਹੈ ਉਹਦੇ ਅੱਗੇ ਸਾਰੀਆਂ ਹੀ ਜਿਹੜੀਆਂ ਰਿਧੀਆਂ ਸਿੱਧੀਆਂ ਹਨ ਹੱਥ ਜੋਰ ਕਰ ਥਿਰ ਹੈ ਅਗਾਰੀ ਸੁਤੇ ਸਿੱਧੀ ਆਤਮ ਗਿਆਨੀ ਦੇ ਅੱਗੇ ਤਾਂ ਹਰ ਜੋੜ ਕੇ ਰਿਧੀਆਂ ਸਿੱਧੀਆਂ ਖੜੀਆਂ ਰਹਿੰਦੀਆਂ ਇਨਕੋ ਤਜ ਕਰ ਲੇ ਰਸ ਗਿਆਨ ਜਿਹੜਾ ਵੀ ਆਤਮ ਗਿਆਨੀ ਆਪਣੇ ਆਪੇ ਦੀ ਲਖਤਾ ਵਾਲਾ ਇਹਨਾਂ ਰਿਧੀਆਂ ਨੂੰ ਛੱਡ ਕੇ ਨਾਮ ਦਾ ਰਸ ਤੇ ਬ੍ਰਹਮ ਗਿਆਨ ਦਾ ਆਨੰਦ ਲੱਸ ਲੈਂਦਾ ਹੈ ਆਨੰਦ ਰੂਪ ਸਭ ਲਖ ਹੈ ਜਹਾਨ ਸਾਰੇ ਸੰਸਾਰ ਨੂੰ ਕਹਿੰਦੇ ਉਸ ਆਨੰਦ ਰੂਪ ਹੀ ਜਾਣਦਾ ਹੈ ਭੇਖ ਜੋਗ ਕੋ ਸਦਾ ਕਮਾਵੋ ਤੁਸੀਂ ਕਹਿੰਦੇ ਜੋਗ ਜਾਂ ਭੇਖ ਜਾ ਧਾਰ ਕਰਨ ਕੇ ਨਾ ਹੱਥ ਵਿੱਚ ਝੋਲੀ ਜੀ ਲੈ ਕੇ ਤੇ ਤਣਤਣੀ ਜੀ ਫੜ ਕੇ ਇਸ ਤਰ੍ਹਾਂ ਜੋਗ ਵਾਲਾ ਜਿਹੜਾ ਉਪਦੇਸ਼ਾਂ ਨੂੰ ਘੁਮਾਉਂਦੇ ਹੋ ਬਿਨਾਂ ਪ੍ਰੇਮ ਪ੍ਰਭ ਕੋ ਕਿਮ ਪਾਵੋ ਆ ਦੱਸੋ ਇਸ ਪਰਮੇਸ਼ਰ ਦੇ ਪ੍ਰੇਮ ਕੀਤੇ ਬਗੈਰ ਪ੍ਰਭੂ ਨੂੰ ਕਿਵੇਂ ਪਾਓਗੇ ਉਹ ਤਾਂ ਪ੍ਰੇਮ ਨਾਲ ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭ ਪਾਇਓ ਹੈ ਮਨ ਨਹਿ ਜੀਤੋ ਇਤ ਉਤ ਧਾਵੈ ਮਨ ਤਾਂ ਤੁਸੀਂ ਜਿੱਤਦੇ ਨਹੀਂ ਮਨ ਤਾਂ ਤੁਹਾਡਾ ਇੱਧਰ ਉੱਧਰ ਫਿਰਦਾ ਹੈ ਦੌੜਦਾ ਹੈ ਸਿੱਧਾ ਮਹਿ ਉਰਜਿਓ ਪਰਮਾਵੈ ਹਰਦੀਆਂ ਸਿੱਧੀਆਂ ਵਿੱਚ ਫਸਿਆ ਹੋਇਆ ਭਰਮ ਦਾ ਰਹਿੰਦਾ ਸ੍ਰੀ ਗੁਰੂ ਰਾਮਦਾਸ ਕਹਿ ਕਰ ਕੇ ਗੁਰੂ ਰਾਮਦਾਸ ਸਾਹਿਬ ਜੀ ਨੇ 84 ਸਿੱਧਾਂ ਨੂੰ ਇਹੋ ਜਿਹੇ ਬਚਨ ਕਹਿ ਕੇ ਸ਼ਬਦ ਸੁਣਾਇਓ ਤਿੰਨੋ ਉਚਰ ਕੇ ਫਿਰ ਉਚਾਰਨ ਕਰਕੇ ਜਿਹੜਾ ਸ਼ਬਦ ਹੈ ਆਪ ਜੀ ਨੇ ਸੁਣਾਉਣਾ ਕੀਤਾ ਸ੍ਰੀ ਮੁਖ ਵਾਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਹੱਲਾ ਚੌਥਾ ਰਾਗ ਆਸਾ ਘਰ ਸੇਵਾ ਘਰ ਛੇਵੇਂ ਕੇ ਤਿੰਨ ਹੱਥ ਕਰ ਤੰਤ ਵਜਾਵੇ ਜੋਗੀ ਇੱਕੋ ਇੱਕ ਅਦਵੈਤ ਰੂਪ ਪਰਮੇਸ਼ਰ ਓਂਕਾਰ ਸਭ ਦਾ ਪ੍ਰਕਾਸ਼ ਕਿਤੇ ਰੱਖ ਕਹਿ ਸਤਿਗੁਰੂ ਦੀ ਕਿਰਪਾ ਕਰਕੇ ਉਹ ਪ੍ਰਾਪਤ ਹੋ ਜਾਂਦਾ ਹੈ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਦਾ ਸ਼ਬਦ ਹੈ ਰਾਗ ਆਸਾ ਵਿੱਚ ਹੈ ਛੇਵੇਂ ਘਰ ਦੇ ਵਿੱਚ ਗਾਉਣ ਦੀ ਆਗਿਆ ਹੈ ਅਤੇ ਛੇਵੇਂ ਘਰ ਦੇ ਵਿੱਚ ਤਿੰਨ ਸ਼ਬਦ ਆਪ ਜੀ ਦੇ ਉਚਾਰਨ ਕੀਤੇ ਹੋਏ ਨੇ, ਜਿਨ੍ਹਾਂ ਦੇ ਵਿੱਚ ਇੱਕ ਪਹਿਲਾ ਸ਼ਬਦ ਜੋ ਸਿੱਧਾਂ ਦੇ ਪਰਥਾਏ ਹੈ। ਇਸ ਕਰਕੇ ਰਾਗ ਆਸਾ ਕਰ ਛੇਵੇਂ ਕੇ ਤਿੰਨ ਉਚਾਰਨ ਕਰਨਾ ਹੈ। ਹੱਥ ਕਰ ਤੰਤ ਵਜਾਵੇ ਜੋਗੀ। ਮਹਾਰਾਜ ਕਹਿੰਦੇ ਜੋਗੀ ਆ, ਤੁਸੀਂ ਹੱਥ ਵਿੱਚ ਲੈ ਕਰਕੇ ਜਿਹੜਾ ਤੰਤ ਹੈ ਤਾਰ ਦਾ ਸਾਜ ਤੰਤਨੀ ਜੀ ਉਹਨੂੰ ਵਜਾਉਂਦੇ ਹਾਂ। ਥੋਥਰ ਵਾਜੈ ਬੇਨ। ਇਹ ਜਿਹੜੀ ਤੁਹਾਡੀ ਬੇਨ ਕੀ ਹੈ, ਬੀਣਾ ਹੈ, ਤਾਰ ਦਾ ਸਾਜ ਹੈ, ਨਾਮ ਦਾ, ਨਾਮ ਤੋਂ ਬਗੈਰ ਪ੍ਰੇਮ ਤੋਂ ਖਾਲੀ ਐਵੇਂ ਵੱਜਦੀ ਹੈ। ਗੁਰਮਤ ਹਰ ਗੁਣ ਬੋਲਹ ਜੋਗੀ। ਇਸ ਕਰਕੇ ਹੋ ਜੋਗੀ, ਗੁਰਮਤ ਦੁਆਰਾ ਵਾਹਿਗੁਰੂ ਦੇ ਗੁਣਾਂ ਨੂੰ ਬੋਲੋ ਉਚਾਰੋ। ਇਹ ਮਨੁਆ ਹਰ ਰੰਗ ਭੇਨ। ਜਿਹੜਾ ਤੁਹਾਡਾ ਮਨ ਹੈ ਵਾਹਿਗੁਰੂ ਦੇ ਨਾਮ ਰੰਗ ਦੇ ਵਿੱਚ ਭਿਉਣ ਭਿੱਜ ਜਾਏਗਾ, ਤੁਸੀਂ ਭਿਉ ਲਵੋਗੇ। ਜੋਗੀ ਹਰ ਦੇਹ ਮਤੀ ਉਪਦੇਸ਼। ਜੋਗੀ ਉਹ ਵਾਹਿਗੁਰੂ ਦੀ ਜਿਹੜਾ ਪ੍ਰਾਪਤੀ ਵਾਲਾ ਉਪਦੇਸ਼ ਮਤ ਵਿੱਚ ਦੇਹੋ ਬੁੱਧੀ ਵਿੱਚ ਦੇਵੋ ਅਸੀਂ ਤੁਹਾਨੂੰ ਦਿੰਦੇ ਹਾਂ। ਜੁਗ ਜੁਗ ਹਰ ਹਰ ਏਕੋ ਵਰਤੈ। ਜੁਗਾਂ ਜੁਗਾਂ ਵਿੱਚ ਹਰੇ ਭਰੇ ਵਰਨ ਵਾਲਾ ਹਰੀ ਜਿਹੜਾ ਇੱਕੋ ਹੀ ਵਰਤ ਰਿਹਾ ਹੈ। ਤਿਸ ਆਗੈ ਹਮ ਆਦੇਸ਼। ਉਸ ਪਰਮੇਸ਼ਰ ਅੱਗੇ ਸਾਡੀ ਨਮਸ਼ਕਾਰ ਹੈ। ਰਹਾਉ ਗਾਵੈ ਰਾਗ ਭਾਂਤ ਬਹੁ ਬੋਲ ਹੈ। ਤੁਸੀਂ ਸਿਧ ਨਾਥ ਕਹਿੰਦੇ ਬਹੁਤ ਕਹਿੰਦੇ ਗਾਉਂਦੇ ਆ ਰਾਗਾਂ ਵਿੱਚ ਤੇ ਬਹੁਤ ਤਰ੍ਹਾਂ ਰਾਗਾਂ ਵਿੱਚ ਬੋਲਦੇ ਹੋ ਤੁਸੀਂ। ਇਹੋ ਮਨੁਆ ਖੋਲੈ ਖੋਲੈ ਖੇਲ ਕਰੀ ਜਾਂਦਾ ਹੈ। ਇਹੋ ਮਨੁਆ ਖੋਲੈ ਖੇਲੈ ਖੇਲੈ ਖੇਲ ਖੋਲੈ ਨੀ ਖੇਲੈ। ਇਹ ਜਿਹੜਾ ਤੁਹਾਡਾ ਮਨ ਹੈ ਇਹ ਸੰਸਾਰ ਦੀਆਂ ਖੇਲਾਂ ਦੇ ਵਿੱਚ ਖੇਲ ਰਿਹਾ ਹੈ। ਜੋ ਵਹਿ ਕੂਪ ਸਿੰਚਨ ਕੋ ਬਸੁਦਾ। ਜਿਵੇਂ ਕੋਈ ਧਰਤੀ ਨੂੰ ਸਿੰਜਣ ਵਾਸਤੇ ਕੂਪ ਜਿਹੜਾ ਖੂਹ ਉਹਨੂੰ ਜੋੜਨਾ ਜੋੜ ਲਵੇ। ਉੱਠ ਬੈਲ ਗਏ ਚਾਰ ਬੇਲ। ਕਹਿੰਦੇ ਜਿਹੜੇ ਬੈਲ ਹੈ ਉੱਠ ਕੇ ਕਹਿੰਦੇ ਬੇਲੇ ਵੱਲ ਨੂੰ ਚਰਨ ਵਾਸਤੇ ਚਲੇ ਗਏ, ਜੰਗਲ ਵੱਲ ਨੂੰ ਚੱਲਣ ਲਈ, ਜਾਂ ਕਿਹਨੇ ਖੂਹ ਜੋੜਨਾ ਤੇ ਕਿਹਨੇ ਧਰਤੀ ਨੂੰ ਸਿੰਜਣਾ ਹੈ। ਇਸ ਤਰ੍ਹਾਂ ਤੁਹਾਡਾ ਜਿਹੜਾ ਮਨ ਰੂਪੀ ਬੈਲ ਹੈ ਉਹ ਤਾਂ ਕਹਿੰਦੇ ਬੇਲੇ ਵਾਂਗ ਉਜਾੜ ਵਾਂਗ ਜਿਹੜਾ ਸੰਸਾਰ ਇੱਧਰ ਨੂੰ ਕਹਿੰਦੇ ਪਦਾਰਥਾਂ ਨੂੰ ਬੇਲਾਂ ਨੂੰ ਚਰਨ ਚਲਿਆ ਗਿਆ, ਪਦਾਰਥਾਂ ਵੱਲ ਹੀ ਚਲਿਆ ਗਿਆ ਹੈ। ਅਤੇ ਫਿਰ ਜਿਹੜਾ ਉਹ ਨਾਮ ਜੋ ਹੈ ਕੋ ਸਿੰਚਨ ਕੋ ਬੋਧੀ ਰੂਪੀ ਜਿਹੜੀ ਧਰਤੀ ਇਹਨੂੰ ਸਿੰਜਣ ਵਾਸਤੇ ਪ੍ਰੇਮ ਰੂਪੀ ਜਲ ਦੇ ਸਹਿਤ ਕਰਨ ਵਾਸਤੇ ਇਹ ਸਾਧਨਾ ਰੂਪੀ ਖੂਹ ਜਾਂ ਜੋਗ ਰੂਪੀ ਖੂਹ ਜਾਂ ਜੋੜੋ ਕੀ ਫਾਇਦਾ ਹੈ। ਕਾਇਆ ਨਗਰ ਮਹਿ ਕਰਮ ਹਰ ਬੋ ਵਹੋ। ਇਸ ਕਰਕੇ ਜਿਹੜਾ ਸਰੀਰ ਰੂਪੀ ਨਗਰ ਹੈ ਇਹਦੇ ਵਿੱਚ ਨਿਸ਼ਕਾਮ ਕਰਮ ਕਰਨ ਰੂਪੀ ਜਿਹੜਾ ਹਰੀ ਦਾ ਬੀਜ ਬੂਜਣਾ ਕਰੋ। ਜਾਮੈ ਹਰਿਆ ਖੇਤ। ਹਰ ਜਾਮੈ ਹਰਿਆ ਖੇਤ, ਇਸ ਤਰ੍ਹਾਂ ਕਹਿੰਦੇ ਜਿਹੜਾ ਹਰੀ ਦਾ ਸਰਵਣ ਕਰਨਾ ਇਹ ਖੇਤ ਦਾ ਜੰਮਣਾ ਹੈ। ਜਿਹੜਾ ਨਿਰਿਆਸਨ ਕਿਰਨਾ ਇਹ ਖੇਤ ਦਾ ਹਰੇ ਭਰੇ ਹੋਣਾ ਹੈ। ਮਨੁਆ ਅਸਥਿਰ ਬੈਲ ਮਨ ਜੋ ਵਹੋ। ਆ ਜਿਹੜਾ ਕੋਈ ਮਨ ਨੂੰ ਇਸਤਰ ਕਰਨਾ ਹੈ ਇਹੀ ਕਹਿੰਦੇ ਮਨ ਰੂਪੀ ਬਸਤਰ ਨੂੰ ਜੋੜੋ ਕੀਏ ਜੋੜੋ ਤੁਸੀਂ। ਹਰ ਸਿੰਚਹ ਗੁਰਮਤ ਜੇਤ। ਹਾਂ, ਗੁਰਮਤ ਦੁਆਰਾ ਵਾਹਿਗੁਰੂ ਦਾ ਨਾਮ ਰੂਪੀ ਜਲ ਸੁੱਤੀ ਸਿੰਜੋ, ਫਿਰ ਤੁਹਾਡੀ ਜੇਤ ਕੀ ਜਿੱਤ ਹੋਵੇਗੀ, ਫਤਿਹ ਹੋਵੇਗੀ। ਜੋਗੀ ਜੰਗਮ ਸ੍ਰਿਸ਼ਟ ਸਭ ਤੁਮਰੀ। ਹਾਂ, ਜਿੰਨੇ ਜੋਗੀ ਹੰਗ ਜਨਮ ਜਿੰਨੇ ਟਲੀਆਂ ਖੜਕਾਉਣ ਵਾਲੇ ਸ਼ਿਵਾ ਦੇ ਗੀਤ ਗਾਉਣ ਵਾਲੇ ਹਨ, ਹੋਰ ਮਹਾਰਾਜ ਸਾਰੀ ਸ੍ਰਿਸ਼ਟੀ ਹੀ ਤੁਹਾਡੀ ਰਚੀ ਹੋਈ। ਜੋ ਦੇਹੋ ਮਤੀ ਤਿਤ ਚੇਲ। ਜੋ ਵੀ ਤੁਸੀਂ ਕਿਸੇ ਨੂੰ ਮਤ ਦਿੰਦੇ ਉਧਰ ਨੂੰ ਇਹ ਚੱਲਦੇ ਹਨ ਸਾਰੇ। ਜਨ ਨਾਨਕ ਕੇ ਪ੍ਰਭ ਅੰਤਰ ਜਾਮੀ। ਦਸਾਂ ਭਾਵ ਵਿੱਚ ਕਹਿੰਦੇ ਮਹਾਰਾਜ ਹੇ ਪ੍ਰਭੂ ਸਾਡੇ ਤੁਸੀਂ ਅੰਤਰ ਜਾਮੀ ਮਾਲਕ ਹੋ। ਹਰ ਲਾਵਹ ਮਨੁਆ ਪੇਲ। ਹਰੀ ਨੇ ਸਾਨੂੰ ਤਾਂ ਸਾਡੇ ਮਨ ਨੂੰ ਤਾਂ ਪੇਲ ਕੀ ਦਬਾ ਕਰਕੇ ਆਪਣੀ ਤਰਫ ਹੀ ਲਾਵੋ ਜੀ। ਚੌਪਈ ਸੁਣਿਓ ਸ਼ਬਦ ਸਤਿਗੁਰ ਤੇ ਜਬੈ। ਜਦੋਂ ਗੁਰੂ ਰਾਮਦਾਸ ਸਾਹਿਬ ਜੀ ਨੇ ਇਹ ਸ਼ਬਦ ਸੁਣਿਆ ਸਿੱਧਾ ਨਾਥਾਂ ਨੇ, ਸ੍ਰੀ ਨਾਨਕ ਜਾਣਿਓ ਸਿੱਧ ਤਬੈ, ਸਾਰਿਆਂ ਸਿੱਧਾਂ ਨੇ ਜਾਣ ਲਿਆ ਵੀ ਇਹ ਗੁਰੂ ਰਾਮਦਾਸ ਸਾਹਿਬ ਤਾਂ ਗੁਰੂ ਨਾਨਕ ਸਾਹਿਬ ਹੀ ਹੈ। ਕਰੀ ਪ੍ਰੀਖਿਆ ਛੋਰੀ ਗਿਣਤੀ, ਹਾਂ ਪ੍ਰੀਖਿਆ ਕਰ ਲਈ, ਹੋਰ ਗਿਣਤੀ ਮਿਣਤੀ ਵਿਚਾਰ ਸ਼ੰਕਾ ਕਰਨੀ ਛੱਡ ਦਿੱਤੀ। ਹੋਏ ਪ੍ਰਸੰਨ ਭਨੀ ਮੁਖ ਬਿਨਤੀ, ਸਿੱਧ ਬਹੁਤ ਪ੍ਰਸੰਨ ਹੋ ਕੇ ਮੁਖੋਂ ਬੇਨਤੀ ਆਖੀ। ਵਿਦਾ ਭਏ ਕਹਿ ਚੱਲੇ ਆਦੇਸ਼, ਵਿਦਾ ਲੈ ਕੇ ਆਦੇਸ਼ ਕਹਿੰਦੇ ਹੋਏ ਚਲੇ ਗਏ। ਦੇਖਤ ਸੰਗਤ ਤਾਂ ਅਸ਼ੇਸ਼, ਗੁਰੂ ਰਾਮਦਾਸ ਸਾਹਿਬ ਦੀ ਹਜ਼ੂਰੀ ਜਿੰਨੀ ਸੰਗਤ ਬੈਠੀ ਸਾਰੀ ਦੇਖ ਰਹੀ ਸੀ ਇਹਨਾਂ ਜਾਂਦਿਆਂ ਨੂੰ। ਅੰਤਰ ਧਿਆਨ ਭਏ ਤਤਕਾਲ, ਗੁਰਸਿੱਖਾਂ ਦੇ ਦੇਖਦੇ ਦੇਖਦਿਆਂ ਸਾਰੇ ਬੜੀ ਛੇਤੀ ਅਲੋਪ ਜੇ ਹੋ ਗਏ, ਗੁਪਤ ਹੋ ਗਏ। ਸਭ ਬਿਸਮਾਏ ਪਿਖਤ ਵਿਸਾਲਾ, ਗੁਰੂ ਕੇ ਸਿੱਖ ਸਾਰੇ ਵੇਖ ਵੇਖ ਕੇ ਚਰਜ ਹੋ ਰਹੇ। ਪ੍ਰਸ਼ਨੋਤਰ ਸੁਣ ਕਰ ਸਭ ਕੰਨ, ਇੰਨੇ ਗੁਰ ਕੇ ਸਿੱਖ ਸਵਾਲ ਜਵਾਬ ਕੰਨਾ ਵੀ ਸੁਣ ਕਰਕੇ, ਪਾਰ ਬ੍ਰਹਮ ਗੁਰ ਰੂਪ ਪਛਾਣ, ਗੁਰੂ ਮਹਾਰਾਜ ਨੂੰ ਪਾਰ ਬ੍ਰਹਮ ਦਾ ਸਰੂਪ ਪਛਾਣ ਲਿਆ ਹੈ। ਦੂਜੇ ਸੰਤ ਕਹਾਂ ਤੇ ਆਏ, ਗੁਰਸਿੱਖਾਂ ਨੇ ਪੁੱਛਿਆ ਕਿ ਮਹਾਰਾਜ ਸੰਤ ਕਿੱਥੋਂ ਆਏ ਸੀ। ਕਹਿ ਸੁਣ ਟਿਕੇ ਨ ਤੁਰਤ ਸਿਧਾਏ, ਆਪ ਜੀ ਨੇ ਬਚਨ ਕੁਝ ਕਹੇ ਆਪ ਜੀ ਤੋਂ ਸੁਣੇ ਵੀ ਇਹ ਟਿਕੇ ਨੀ ਛੇਤੀ ਚਲੇ ਗਏ। ਸਤਿਗੁਰ ਸਰਬ ਸੁਣਾਵਨ ਕੀਨ, ਸਤਿਗੁਰੂ ਰਾਮਦਾਸ ਸਾਹਿਬ ਜੀ ਨੇ ਸਾਰੀ ਗੱਲ ਸੁਣਾਉਣਾ ਕੀਤੀ। ਇਹ ਗੋਰਖ ਕੋ ਪੰਥ ਪ੍ਰਵੀਨ, ਇਹ ਗੁਰਸਿੱਖ ਇਹ ਗੋਰਖ ਨਾਥ ਦਾ ਪੰਥ ਹੈ ਬੜਾ ਚੁਸ ਚਲਾਕ। ਫਿਰ ਹੈ ਸਰਬ ਮਹਿ ਇੱਛਾ ਚਾਰੀ, ਆਪਣੀ ਇੱਛਾ ਅਨੁਸਾਰ ਵਿਚਰਨ ਵਾਲੇ ਹੋ ਕੇ ਸਾਰੇ ਥਾਵਾਂ ਵਿੱਚ ਫਿਰਦੇ ਰਹਿੰਦੇ। ਕਰਨ ਪ੍ਰੀਖਿਆ ਆਏ ਹਮਾਰੀ, ਸਿੱਧ ਨਾਲ ਸਾਡੀ ਪ੍ਰੀਖਿਆ ਕਰਨ ਲਈ ਪਰਖ ਕਰਨ ਲਈ ਆਏ ਸਨ। ਪ੍ਰਸ਼ਨੋਤਰ ਕਰ ਗਏ ਭਿਆਨ, ਪ੍ਰਸ਼ਨ ਦਾ ਉੱਤਰ ਲੈ ਕੇ ਜਵਾਬ ਲੈ ਕੇ ਹੁਣ ਚਲੇ ਗਏ। ਸਿੱਧ ਡਿੱਗ ਸਭ ਸਭ ਸਿੱਧ ਵੱਡ ਮਾਨ, ਸਿੱਧਾ ਢਿੱਗ ਸਭ ਸਿੱਧ ਵੱਡ ਮਾਨ, ਇਹਨਾਂ ਕੋਲ ਸਿੱਧੀਆਂ ਬਾਤ ਹੈ ਜਿਸ ਕਰਕੇ ਸਿੱਧਾਂ ਨੂੰ ਬੜਾ ਮਾਣ ਹੰਕਾਰ ਹੈ। ਇਮ ਸੁਣ ਕੇ ਸੰਗਤ ਹਰ ਖਾਨੀ, ਗੁਰੂ ਰਾਮਦਾਸ ਸਾਹਿਬ ਜੀ ਤੋਂ ਸੁਣ ਕੇ ਸੰਗਤ ਖੁਸ਼ ਹੋਈ। ਤੁਮਰੀ ਗਤ ਕੁਛ ਜਾਏ ਨਾ ਜਾਣੀ, ਸੰਗਤ ਨੇ ਗੁਰਸਿੱਖਾਂ ਨੇ ਕਿਹਾ ਤੁਹਾਡੀ ਮਾਰਾ ਗਤੀ ਮਰਯਾਦਾ ਰੀਤੀ ਕੁਛ ਸਮਝੀ ਜਾਣੀ ਨੀ ਜਾਂਦੀ। ਸਿੱਖਿਆ ਹਿਤ ਨਿਜ ਰੂਪ ਧਰਿਓ ਹੈ, ਇਹ ਤਾਂ ਸਿੱਖਾਂ ਦੇ ਆਧਾਰ ਵਾਸਤੇ ਤੁਸੀਂ ਮਾਰਾ ਆਪਣਾ ਸਰੂਪ ਧਾਰਨ ਕੀਤਾ ਹੈ। ਸੰਗਤ ਕੋ ਕਲਿਆਣ ਕਰਿਓ ਹੈ, ਮਹਾਰਾਜ ਸੰਗਤ ਹੀ ਆਪ ਜੀ ਨੇ ਕਲਿਆਣ ਕਰ ਦਿੱਤੀ ਮੂਰਤ ਕਰ ਦਿੱਤਾ ਹੈ। ਸੁਣ ਇਮ ਸਭਨ ਨਿਵਾਇਓ ਸੀਸ, ਸਾਰਿਆਂ ਨੇ ਗੁਰੂ ਰਾਮਦਾਸ ਸਾਹਿਬ ਜੀ ਤੋਂ ਸੁਣ ਕੇ ਸਿਰ ਨਿਵਾਇਆ ਹੈ। ਤੁਮ ਸੁਖ ਦਾਤੇ ਹੋ ਜਗਦੀਸ਼, ਸਭ ਨੇ ਕਿਹਾ ਹੈ ਗੁਰੂ ਰਾਮਦਾਸ ਸਾਹਿਬ ਤੂੰ ਜਗ ਦੇ ਮੀਲਕ ਸੁਖਾਂ ਦੇ ਦਾਤੇ ਹੋ, ਕਿਰਪਾ ਦ੍ਰਿਸ਼ਟ ਸੰਗਤ ਪਰ ਕਰੀ। ਉਸ ਵੇਲੇ ਗੁਰੂ ਰਾਮਦਾਸ ਸਾਹਿਬ ਜੀ ਨੇ ਕਿਰਪਾ ਵਾਲੀ ਨਿਗਾਹ ਸੰਗਤ ਉੱਪਰ ਵੀ ਕੀਤੀ। ਭਏ ਨਿਹਾਲ ਕਿਤਕ ਤਿਸ ਕਰੀ, ਉਸ ਕਰੀ ਕੁਝ ਜਿਹੜੇ ਨਿਹਾਲ ਹੋ ਗਏ ਦੁੱਖਾਂ ਤੋਂ ਰਹਿਤ ਹੋ ਗਏ। ਕੇਤਕ ਦਯੋਸ ਬਿਤਾਵਨ ਕੀਨ, ਕਵੀ ਜੀ ਕਹਿੰਦੇ ਇਸ ਤਰ੍ਹਾਂ ਗੁਰੂ ਰਾਮਦਾਸ ਸਾਹਿਬ ਜੀ ਨੇ ਗੁਰਤਾ ਗੱਦੀ ਉੱਪਰ ਬੈਠ ਕੇ ਉਪਦੇਸ਼ ਦਿੰਦਿਆਂ ਉਧਾਰ ਕਰਦਿਆਂ ਕੁਝ ਦਿਨ ਬਿਤਾਏ। ਸ੍ਰੀ ਸਤਿਗੁਰੂ ਵਿਸ਼ਾਲ ਪ੍ਰਵੀਨ, ਸਤਿਗੁਰੂ ਰਾਮਦਾਸ ਸਾਹਿਬ ਜੀ ਵਾਕ ਕਰਨ ਵਿੱਚ ਬੜੇ ਮਹਾਨ ਪ੍ਰਵੀਨ ਹੈ, ਬੜੇ ਸਿਆਣੇ ਹੈ, ਸੋ ਯਥਾਰਥ ਉਪਦੇਸ਼ ਦੇਣ ਵਿੱਚ ਬੜੇ ਪ੍ਰਵੀਨ ਹਨ, ਚਤੁਰ ਹਨ। ਸਿੱਧਾਂ ਦੀ ਤਸੱਲੀ ਕੀਤੀ, ਉਹ ਚਲੇ ਗਏ ਹਨ। ਉਸ ਤੋਂ ਬਾਅਦ ਜਿਵੇਂ ਇੱਕ ਤਪਾ ਆਪਣੇ ਆਪ ਨੂੰ ਵਹਾਨ ਕਹਾਉਂਦਾ ਸੀ, ਉਹ ਵੀ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਆ ਕੇ ਉਪਦੇਸ਼ ਸੁਣ ਕੇ ਨਿਹਾਲ ਹੋ ਗਿਆ ਸੀ। ਜਿਵੇਂ ਆਪ ਜੀ ਨੇ ਗੁਰੂ ਘਰ ਦੀ ਮਹਾਨ ਸੇਵਾ ਕਰਨੀ, ਇਹਦਾ ਜਿਹੜਾ ਫਲ ਦੱਸਿਆ ਉਹ ਐਸਾ ਪ੍ਰਸੰਗ ਕੱਲ ਦੇ ਦੀਵਾਨ ਵਿੱਚ ਆ ਜਾਏਗਾ। ਸਮਾਂ ਹੋਇਆ ਇੱਥੇ ਸਮਾਪਤੀ ਹੈ ਜੀ। ਕਿਰਪਾ ਦ੍ਰਿਸ਼ਟ ਸੰਗਤ ਪਰ ਕਰੀ, ਭਏ ਨਿਹਾਲ ਕਿਤਕ ਤਿਸ ਕਰੀ, ਕੇਤਕ ਦਿਓਸ ਬਿਤਾਵਨ ਕੀਨ ਸ੍ਰੀ ਸਤਿਗੁਰੂ ਵਿਸ਼ਾਲ ਪ੍ਰਵੀਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।